ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮਾ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਨਰਾਜ ਛੰਦ ਨਮਸਤ ਆਦ ਰੂਪਨੰ ਸਮਸਤ ਮੈਂ ਬਿਰਾਜ ਹੀ ਮਯੰਕ ਮਾਹੇ ਕ੍ਰਾਂਤ ਮਾਰ ਤੰਡ ਦੀਪ ਛਾਜਹੀ ਸਪੰਦ ਮੈਂ ਪ੍ਰਭੰਜਨੰ ਜਲੰਧਰਵੰਤ ਰੂਪ ਹੋ ਆਕਾਸ਼ ਮੈਂ ਵਿਕਾਸ਼ ਤੂੰ ਧਰਾ ਤ੍ਰਿਤੀ ਅਨੂਪ ਹੋ ਨਮਸਤ ਆਦ ਰੂਪਨੰ ਸਮਸਤ ਮੈਂ ਬਿਰਾਜ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਦੀ ਅਪਾਰ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਦੀਵਾਨ ਸਮਝ ਰਿਹਾ ਹੈ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਅਤੇ ਸਤਸੰਗ ਜੀ ਦੇ ਨਿਯਮਾਂ ਵਿੱਚ ਗੁਰਬਾਣੀ ਦੇ ਮਨੋਹਰ ਕੀਰਤਨ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਚੱਲ ਰਿਹਾ ਹੈ ਜਿਸ ਨੂੰ ਆਪਾਂ ਮੁੱਢ ਤੋਂ ਲੈ ਕੇ ਅੱਗੇ ਤੋਂ ਅੱਗੇ ਲੜੀਵਾਰ ਨੂੰ ਵੀ ਸਰਵਣ ਕਰਦੇ ਚਲੇ ਜਾ ਰਹੇ ਹਾਂ। ਥੋੜ੍ਹਾ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਦਾ ਬਾਕੀ ਰਹਿੰਦਾ ਹੈ, ਉਹ ਵੀ ਸਰਵਣ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਦੀ ਸਮਾਪਤੀ ਕਰਕੇ ਅੱਗੇ ਪ੍ਰਸੰਗ ਸ਼ੁਰੂ ਕਰਨਾ ਹੈ। ਈਸਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਗਮਨ ਕਰਨ ਤੋਂ ਪਹਿਲਾਂ ਉਹ ਅੱਠਵੀਂ ਤਿਥ ਹਨੇਰ ਪੱਖ ਦੀ ਉਸ ਦਿਨ ਮਹਾਨ ਹੀ ਜੱਗ ਵਗੈਰਾ ਕੀਤਾ, ਖੁੱਲ੍ਹਾ ਡੁੱਲਾ ਜਿਹੜਾ ਲੰਗਰ ਹੈ ਸਮਸ਼ਟੀ ਭੰਡਾਰਾ ਕੀਤਾ, ਜਿਹਦੇ ਵਿੱਚ ਸਾਰੇ ਮਤਾਂ ਦੇ ਭਾਵੇਂ ਕੋਈ ਕਿਹੜੀ ਜਾਤ ਦਾ ਹੈ, ਵਰਨ ਬ੍ਰਾਹਮਣ ਹੈ, ਖੱਤਰੀ ਹੈ, ਵੈਸ ਹੈ, ਸ਼ੂਦਰ ਹੈ, ਜਾਂ ਗਰੀਬ ਹੈ ਅਮੀਰ ਹੈ, ਸਭ ਨੂੰ ਇੱਕ ਸਮਾਨ ਹੀ ਪੰਗਤ ਵਿੱਚ ਬਿਠਾ ਕੇ ਭੋਜਨ ਛਕਾਇਆ ਹੈ। ਇਸ ਤਰ੍ਹਾਂ ਸਵਾ ਰਾਤ ਇੱਕ ਪਹਿ ਰਾਤ ਰਹਿੰਦੀ ਤੱਕ ਅਟੁੱਟ ਲੰਗਰ ਵਰਤਦਾ ਰਿਹਾ ਹੈ। ਜਦੋਂ ਰਾਤ ਬਤੀਤ ਹੋਈ ਹੈ, ਅਗਲੀ ਸਵੇਰ ਹੋਈ ਹੈ, ਉਹ ਸਾਬ ਨਾ ਹਲਾਇਆ ਕਰ, ਤੂੰ ਜ਼ਿਆਦਾ ਹਲਾਉਂਦੇ। ਇੱਕ ਪਾਸੇ ਟਿਕਿਆ ਰਹਿੰਦੇ, ਇੱਕ ਰੋਜ਼ ਕਿਉਂ ਹਲਾਉਣਾ ਤੂੰ? ਸੋ ਨੌਵੀਂ ਦੇ ਸਿਰ ਨੂੰ ਜਿੰਨੇ ਦੇਵਤੇ ਹਨ, ਜਿਵੇਂ ਇੰਦਰ ਦੇਵਤਾ ਹੈ, 33 ਕਰੋੜ ਦੇਵਤੇ ਹੈ, ਸੂਰਜ ਦੇਵਤਾ ਹੈ, ਚੰਦਰ ਦੇਵਤਾ ਹੈ, ਪੌਣ ਦੇਵਤਾ ਹੈ, ਵਰੁਣ ਦੇਵਤਾ ਹੈ, ਬ੍ਰਹਸਪਤ ਹੈ, ਇੰਦਰ ਦਾ ਪੁੱਤਰ ਜਯੰਤ ਹੈ, ਇਹ ਸਾਰੇ ਹੀ ਮਨੁੱਖ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਣ ਲਈ ਆਏ ਨੇ। ਇਸੇ ਤਰ੍ਹਾਂ ਜਿਹੜੇ ਕੋਈ ਵੇਦ ਹਨ ਉਹ ਵੀ ਇਸ ਤਰ੍ਹਾਂ ਜੋ ਇਹਨਾਂ ਦੇ ਕਰਤੇ ਹਨ ਉਹ ਵੀ ਗੁਪਤ ਰੂਪ ਦੇ ਵਿੱਚ ਹੀ ਮਹਾਰਾਜ ਦੀ ਉਸਤੀ ਵਰਣਨ ਕਰਨ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਏ ਨੇ। ਜਿਸ ਤਰ੍ਹਾਂ ਇਹ ਸਾਰੇ ਦੇਵਤਿਆਂ ਨੇ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਮਹਿਮਾ ਬੜਿਆਈ ਕੀਤੀ ਅਤੇ ਨਮਸਕਾਰਾਂ ਕੀਤੀਆਂ, ਉਹ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਨੇ ਨਰਾਜ ਛੰਦ ਵਿੱਚ ਲਿਖਿਆ ਹੈ। ਇਹ ਸੋਹਣਾ ਛੰਦਾਬੰਦੀ ਵਿੱਚ ਪ੍ਰਸੰਗ ਲਿਖਿਆ ਹੈ, ਉਹ ਜਿਵੇਂ ਵੀ ਅੱਜ ਆ ਰਿਹਾ, ਆਪਾਂ ਮਨ ਲਾ ਕੇ ਸਰਵਣ ਕਰੀਏ ਜੀ। ਨਮਸਤ ਆਦ ਰੂਪਣੰ ਸਮਸਤ ਮੈਂ ਬਿਰਾਜ ਹੀ ਜਿਹੜਾ ਤੇਰਾ ਜਾਣਾ ਹੈ, ਜੇ ਨਾ ਹਲਾਇਆ ਕਰੇ ਮੇਰੇ ਹੱਥ ਨਹੀਂ ਰਹਿੰਦੇ। ਇੱਕ ਵਾਰੀ ਕਿਹਾ, ਦੋ ਵਾਰੀ ਕਿਹਾ, ਤੇਰੀ ਹਰ ਸਾਰੀ ਉਮਰ ਹੋ ਗਈ, ਤੇਰੇ ਨਾਲ ਭਗਾ ਹੀ ਮਾਰ ਲਿਆ। ਕਿਤੋਂ ਨਹੀਂ ਬੰਦ ਹੁੰਦੀ ਇੱਥੇ, ਮੈਂ ਕਹਿੰਦਾ ਮੈਂ ਜਿੰਦਾ ਲਾ ਦਿੰਦਾ, ਕੁਝ ਨਹੀਂ ਹੁੰਦਾ, ਤੇਰੇ ਨਹੀਂ ਹੱਥ ਰਹਿੰਦੇ। ਸਿੱਧਾ ਤੈਨੂੰ ਕਹਿੰਦਾ, ਝੂਠ ਨਹੀਂ ਬੋਲਦਾ, ਸੱਚ ਬੋਲਦੇ। ਇੱਥੇ ਆ ਸਾਰੇ ਪੜ੍ਹ ਕੇ ਗਏ, ਤੂੰ ਕੋਈ ਨਵਾਂ ਤਾਂ ਨਹੀਂ ਆਇਆ, ਤੁਹਾਡੇ ਨਹੀਂ ਪਾਇਆ ਮੇਰਾ। ਨਮਸਤ ਆਦ ਰੂਪਣ, ਸੋ ਹੇ ਗੁਰੂ ਨਾਨਕ ਸਾਹਿਬ, ਤੁਸੀਂ ਪਰਮੇਸ਼ਰ ਰੂਪ ਹੋਣ ਕਰਕੇ ਆਦੀ ਰੂਪ ਵਾਲੇ ਹੋ, ਸਭ ਤੋਂ ਪਹਿਲੇ ਰੂਪ ਹੋ, ਤੁਹਾਤੋਂ ਪਹਿਲਾਂ ਨਹੀਂ ਕੋਈ ਹੋਇਆ ਹੈ, ਬਾਕੀ ਸਾਰੇ ਪਰਮੇਸ਼ਰ ਤੋਂ ਬਾਅਦ ਹੋਏ ਨੇ। ਇੱਕੋ ਇੱਕ ਜਿਹੜਾ ਪਰਮੇਸ਼ਰ ਹੈ ਉਹ ਪਰੰਪਰ ਹੋਤਾ ਆਇਆ, ਇਹ ਗੁਰਬਾਣੀ ਵਿੱਚ ਲੇਖ ਹੈ ਵੀ ਉਹ ਪਹਿਲਾਂ ਤੋਂ ਪਹਿਲਾਂ ਹੀ ਹੁੰਦਾ ਹੀ ਆਇਆ ਹੈ। ਇਸੇ ਕਰਕੇ ਵਾਹਿਗੁਰੂ ਨੂੰ ਗੁਰੂ ਮਹਾਰਾਜ ਨੇ ਬਿਸਮਾ ਰੂਪ ਕਿਹਾ, ਅਚਰਜ ਰੂਪ ਕਿਹਾ। ਇਹ ਅਚਰਜ ਰੂਪ ਹੋਣੇ ਕਰਕੇ ਉਸਦਾ ਨਾਮ ਇੱਕ ਵਾਹੇ ਵੀ ਹੈ, ਵਾਹ ਦਾ ਨਾਮ ਅਚਰਜ ਕੋ ਹੋਈ। ਨਵਸ ਆਦਿ ਰੂਪਣੰ, ਇਹ ਆਦੀ ਰੂਪ, ਸਭ ਤੋਂ ਪਹਿਲੇ ਰੂਪ, ਮੁੱਢਲੇ ਰੂਪ, ਤੈਨੂੰ ਨਮਸਕਾਰ ਹੈ। ਇਹ ਸਮਸਤ ਮੈਂ ਵਿਰਾਜ ਹੀ, ਇਹ ਸਾਰਿਆਂ ਵਿੱਚ ਹੀ ਆਪ ਵਿਰਾਜਮਾਨ ਹੋ, ਇਹ ਜਿੱਥੇ ਸਭ ਤੋਂ ਪਹਿਲੇ ਹੋ, ਸਭ ਤੋਂ ਮੁੱਢ ਹੋ, ਦੂਜੇ ਪਾਸੇ ਫਿਰ ਆਪ ਜਿੰਨੇ ਵੀ ਪੈਦਾ ਕੀਤੇ ਨੇ ਆਪ ਜੀ, ਉਹ ਸਾਰਿਆਂ ਵਿੱਚ ਵਿਰਾਜਮਾਨ ਵੀ ਹੋ ਰਹੇ ਹੋ, ਸਾਰਿਆਂ ਵਿੱਚ ਸਜ ਰਹੇ ਹੋ, ਇਸ ਲਈ ਹੇ ਗੁਰੂ ਨਾਨਕ ਸਾਹਿਬ ਐਸੇ ਪਰਮੇਸ਼ਰ ਆਪ ਜੀ ਨੂੰ ਨਮਸਤਕ ਨਮਸਕਾਰ ਹੈ। ਮਯੰਕ ਮਾਹਿ ਕ੍ਰਾਂਤ ਮਾਰ ਤੰਡ ਦੀਪ ਛਾ ਜਹੀ। ਹਾਂਜੀ, ਕੋਈ ਕਹੇ ਵੀ ਸਾਰਿਆਂ ਵਿੱਚ ਕਿਵੇਂ ਬਿਰਾਜ ਰਹੇ ਹੋ, ਕਿਵੇਂ ਤੁਸੀਂ ਸੁਭਾਏਮਾਨ ਹੋ ਰਹੇ ਹੋ, ਤਾਂ ਅੱਗੇ ਖੋਲਦੇ ਹਨ, ਕਹਿੰਦੇ ਮਯੰਕ ਮਾਹਿ ਕ੍ਰਾਂਤ। ਚੰਦਰਮਾ ਵਿੱਚ ਜਿਹੜੀ ਕ੍ਰਾਂਤੀ ਹੈ, ਚੰਦਰਮਾ ਵਿੱਚ ਜਿਹੜੀ ਸੁੰਦਰਤਾ ਆਈ ਹੈ, ਉਹ ਜਿਹੜਾ ਸੋਹਣਾ ਲੱਗਦਾ ਨਾ, ਮਨ ਨੂੰ ਮੋਹਣਾ ਲੱਗਦਾ ਹੈ ਉਹਨੂੰ ਦੇਖ ਕੇ। ਕਈ ਤਾਂ ਬੱਚੇ ਕਹਿੰਦੇ ਚੰਦ ਮਾਮਾ ਮਾਮਾ ਬਣਾਇਆ ਹੋਇਆ। ਸੋ ਇਸ ਤਰ੍ਹਾਂ ਮਯੰਕ ਮਾਹੇ ਕ੍ਰਾਂਤ, ਚੰਦਰਮਾ ਜੋ ਪੂਰਨਮਾਸੀ ਦਾ, ਉਹਦੇ ਵਿੱਚ ਹਮਾਰਾ ਕ੍ਰਾਂਤੀ ਰੂਪ ਹੋ ਰਹੇ, ਬਹੁਤ ਸੁੰਦਰ ਰੂਪ ਹੋ ਰਹੇ, ਸੁੰਦਰਤਾਈ ਬਣ ਰਹੇ ਹੋ। ਮਾਰਤੰਡ ਦੀਪ ਸਾਜ ਹੀ, ਜਿਹੜਾ ਮਾਰਤੰਡ ਕੀ ਹੈ, ਸੂਰਜ ਹੈ, ਉਹਦੇ ਵਿੱਚ ਆਪ ਜੀ ਦੀਵ ਕੇ ਪ੍ਰਕਾਸ਼ ਰੂਪ ਹੋ ਕੇ, ਰੋਸ਼ਨੀ ਰੂਪ ਹੋ ਕੇ, ਚੰਨ ਰੂਪ ਹੋ ਕੇ ਸਜ ਰਹੇ ਹੋ ਕਿ ਸੂਰਜ ਜਦੋਂ ਚੜ੍ਹਦਾ ਉਦੋਂ ਚਾਨਣ ਹੁੰਦਾ, ਰੋਸ਼ਨੀ ਹੁੰਦੀ ਹੈ। ਮਾਰਤੰਡ ਦੀਪ ਸਾਜੀ, ਇਸ ਤਰ੍ਹਾਂ ਆਪ ਜੀ ਜਿਹੜਾ ਸੂਰਜ ਹੈ ਉਹਦੇ ਵਿੱਚ ਆਪ ਰੋਸ਼ਨੀ ਰੂਪ ਹੋ ਕੇ, ਲਾਈਟ ਰੂਪ ਹੋ ਕੇ, ਚੰਨ ਰੂਪ ਹੋ ਕੇ ਸਜ ਰਹੇ ਹੋ। ਸਪੰਦ ਮੈਂ ਪ੍ਰਭੰਜਨ ਜਲੰਧਰਵੰਤ ਰੂਪ ਹੋ। ਸਪੰਦ ਮੈਂ ਪ੍ਰਭੰਜਨ, ਇਸੇ ਤਰ੍ਹਾਂ ਪ੍ਰਭੰਜਨ ਉਹਨੂੰ ਹਵਾ ਦਾ ਹੈ, ਇਹ 59 ਪ੍ਰਕਾਰ ਦੀ ਪੌਣ ਮੰਨੀ ਗਈ ਹੈ। 10 ਪ੍ਰਕਾਰ ਦੀ ਜਿਹੜੀ ਪੌਣ ਹੈ ਉਹ ਤਾਂ ਸਰੀਰ ਵੀ ਚੱਲ ਰਹੀ ਹੈ, ਜਿਹਦੇ ਨਾਲ ਅੱਖਾਂ ਖੁੱਲ ਰਹੀਆਂ, ਆਪੇ ਮਿਚ ਰਹੀਆਂ, ਇਹ ਵੀ ਇੱਕ ਪੌਣ ਹੈ। ਇਸੇ ਤਰ੍ਹਾਂ ਜਿਹੜੀਆਂ ਸਾਨੂੰ ਕਈ ਵਾਰੀ ਅਵਾਸੀਆਂ ਜਿਹੀਆਂ ਆਉਂਦੀਆਂ ਹੁੰਦੀਆਂ, ਇਹ ਵੀ ਇੱਕ ਪੌਣ ਹੈ। ਕਈ ਵਾਰੀ ਛਿੱਕਾਂ ਆਉਣੀਆਂ ਸ਼ੁਰੂ ਕਰ ਜਾਂਦੀਆਂ, ਇਹ ਵੱਖਰੀ ਪੌਣ ਹੈ। ਇਸੇ ਤਰ੍ਹਾਂ ਜਿਹੜੇ ਸਾਰੇ ਸਰੀਰ ਵਿੱਚ ਖੂਨ ਦਾ, ਬਲੱਡ ਦਾ ਦੌਰਾ ਕਰਵਾ ਰਹੀ ਹੈ, ਸਾਰੇ ਸਰੀਰ ਵਿੱਚ ਸਰੀਰ ਦਾ ਖੂਨ ਦਾ ਸਰਕਲ ਚੱਲ ਰਿਹਾ ਹੈ, ਇਹ ਵੀ ਇੱਕ ਪੌਣ ਹੈ, ਇਹਦੇ ਕਰਕੇ ਹੈ ਸਾਰਾ। ਇਸੇ ਤਰ੍ਹਾਂ ਕੰਟਰੀ ਵਿੱਚ ਜਿਹੜੀ ਆਵਾਜ਼ ਨਿਕਲ ਰਹੀ ਹੈ, ਇਹ ਵੀ ਇੱਕ ਪੌਣ ਹੈ। ਜੇ ਹਵਾ ਨਾ ਹੋਵੇ, ਪ੍ਰਾਣ ਨਾ ਪੌਣ ਨਾ ਹੋਵੇ, ਆਵਾਜ਼ ਨਹੀਂ ਨਿਕਲੂ। ਜਿੰਨਾ ਚਿਰ ਇਹ ਪੌਣ ਕਾਇਮ ਹੈ, ਉਨਾ ਚਿਰ ਆਵਾਜ਼ ਨਿਕਲਦੀ ਹੈ, ਦੂਜਿਆਂ ਨੂੰ ਸੁਣਾਈ ਦਿੰਦੀ ਹੈ। ਸਵਾਸ ਨਿਕਲ, ਪੌਣ ਨਿਕਲ ਜੇ, ਕੋਈ ਨਹੀਂ ਮੁਰਦਾ ਬੋਲਦਾ। ਜਿੰਨੇ ਮਰਦੀ ਤੁਹਾਨੂੰ 100 ਡਾਕਟਰ ਟੀਕੇ ਘੁਆ ਲਾ ਲਓ, ਕੋਈ ਨਹੀਂ ਬੋਲੂਗਾ, ਇਹ ਪੌਣ ਬੋਲਦੀ ਹੈ। ਇਸ ਤਰ੍ਹਾਂ ਫਿਰ ਉਹ ਜਿਹੜੇ ਅੱਡ ਕਾਰਡ ਕੂਰ ਜੇ ਕਈ ਵਾਰੀ ਸਾਨੂੰ ਆਉਣ ਲੱਗ ਜਾਂਦੇ, ਇਹ ਵੀ ਇੱਕ ਪੌਣ ਹੈ। ਉਹ ਹੈ ਵਿੱਚ ਹੀ ਜਦੋਂ ਇਹ ਅੱਡੋ ਅੱਡੀ ਕਿਰਿਆ ਜੀ ਕਿਤੇ ਪ੍ਰਗਟ ਰੂਪ ਵਿੱਚ ਕਰਦੀ ਹੈ, ਫਿਰ ਸਾਨੂੰ ਪਤਾ ਚੱਲਦਾ। ਕਈ ਵਾਰੀ ਹਿੜਕੀ ਆਉਂਦੀ ਹੈ, ਉਹ ਵੀ ਇੱਕ ਪੌਣ ਹੀ ਹੈ। ਇਸ ਤਰ੍ਹਾਂ ਆਕਾਸ਼ ਦੇ ਵਿੱਚ ਵੀ ਇੱਕ ਪੌਣ ਹੈ, ਉਹ ਬੜੀ ਉਹਦੀ ਗੰਢ ਹੈ ਪੌਣ ਦੀ। ਉਹ ਪੌਣ ਜਿਹੜੀਆਂ ਹੇਠਲੀਆਂ ਵਸਤੂਆਂ ਨੂੰ ਉੱਪਰ ਨਹੀਂ ਜਾਣ ਦਿੰਦੀ, ਉੱਪਰਲੀਆਂ ਨੂੰ ਹੇਠਾਂ ਨਹੀਂ ਆਉਣ ਦਿੰਦੀ ਹੈ। ਯਾਨੀ ਇੰਨੀ ਉਹ ਤਿੱਖੀ ਹਵਾ ਚੱਲਦੀ ਹੈ, ਜਿਸ ਕਰਕੇ ਜੇ ਉਸ ਪੌਣ ਦੇ ਵਿੱਚ ਕਿਤੇ ਕੋਈ ਵਸਤੂ ਆ ਜਾਏ, ਉਹ ਨਾ ਤਾਂ ਜਾ ਸਕਦੀ ਨਾ ਠਾਂ ਜਾ ਸਕਦੀ। ਆ ਜਿਹੜੇ ਹਵਾਈ ਜਹਾਜ਼ ਚਲਾਉਣ, ਜਦੋਂ ਤੋਂ ਉਹਨਾਂ ਨੂੰ ਪਤਾ ਹੈ, ਉਹ ਜਦੋਂ ਵੀ ਉੱਪਰ ਤਾਂ ਕਰਨਗੇ, ਉਹ ਫਟਾਫਟ ਇੱਕਦਮ ਕੱਟ ਕੇ ਤਾਂ ਨੂੰ ਕਰਦੇ, ਜਦ ਉੱਪਰਲੀ ਜਾਂ ਥੱਲੇ ਨੂੰ ਫਟਾਫਟ, ਉਹਦੇ ਵਿੱਚ ਨਹੀਂ ਉਹ ਫਸਦੇ। ਉਹਨਾਂ ਨੂੰ ਗਿਆਨ ਹੈ ਉਹ ਪਾਉਣ ਦਾ। ਇਸ ਕਰਕੇ ਮਹਾਰਾਜ ਜਿਹੜੀ ਕੋਈ ਪ੍ਰਭੰਜਨੋ ਕੀ ਇਹ ਤਰ੍ਹਾਂ ਤਰ੍ਹਾਂ ਦੀ ਹਵਾ ਹੈ, ਪੌਣ ਹੈ, ਇਹਦੇ ਵਿੱਚ ਮਹਾਰਾ ਆਪ ਸਪੰਦ ਰੂਪ ਹੋ। ਜਿਹੜਾ ਕੋਈ ਝੱਲੇ ਜਾਂ ਕੰਬੇ, ਥਰ ਥਰਾਹਟ ਕਰੇ, ਉਹਨੂੰ ਸਪੰਦ ਕਹਿੰਦੇ। ਇੱਕ ਨਿਸਪੰਦ ਹੁੰਦਾ, ਇੱਕ ਸਪੰਦ ਹੁੰਦਾ, ਯਾਨੀ ਜਿਹੜਾ ਵੇਗਵਾਨ ਨਾ ਹੋਵੇ, ਜਿਹੜਾ ਨਾ ਚੱਲੇ ਹਿੱਲੇ ਚੁੱਲੇ ਨਾ ਕੰਬੇ, ਉਹ ਹੁੰਦਾ ਨਿਸਪੰਦ। ਇੱਕ ਹੁੰਦਾ ਸਪੰਦ ਜਿਹੜਾ ਹਿੱਲੇ ਚੁੱਲ੍ਹੇ ਕੰਬੇ ਥਰ ਥਰਾੜ ਕਰੇ। ਇਸ ਕਰਕੇ ਮਹਾਰਾਜ ਆ ਹਵਾ ਵਿੱਚ ਸਪੰਦ ਰੂਪ ਹੋ, ਵੇਗਵਾਨ ਹੋ, ਆਓ ਚੱਲਣ ਵਾਲੇ ਹੋ, ਜਲੰਗ ਤਰਵੰਤ ਰੂਪ ਹੋ। ਫਿਰ ਜਲ ਵਿੱਚ ਆ ਮਹਾਰਾਜ ਦਰਵੀ ਰੂਪ ਹੋ। ਜੇ ਪਾਣੀ ਨੀਵੇਂ ਥਾਂ ਨੂੰ ਢਲਦਾ ਹੈ ਨਾ, ਨੀਵੇਂ ਥਾਂ ਨੂੰ ਮੱਲੋ ਮੱਲੀ ਜਾਂਦਾ ਹੈ, ਇਹ ਜਲ ਵਿੱਚ ਦਰਬਣ ਸ਼ਕਤੀ ਹੈ, ਦਰਬਣ ਰੂਪਤਾ ਹੈ। ਇਸ ਕਰਕੇ ਮਹਾਰਾਜ ਜਲ ਦੇ ਵਿੱਚ ਆਪ ਦਰਵੀ ਰੂਪ ਹੋ, ਢਲਣ ਵਾਲੇ ਹੋ ਹੇਠਾਂ ਨੂੰ, ਭਾਵ ਬਹਿਣ ਰੂਪ ਹੋ, ਨੀਵੇਂ ਥਾਂ ਨੂੰ ਚੱਲਣ ਵਾਲੇ ਵਗਣ ਵਾਲੇ ਹੋ। ਆਕਾਸ਼ ਮੈਂ ਵਿਕਾਸ ਤੂੰ। ਫਿਰ ਮਹਾਰਾਜ ਜਿਹੜਾ ਆਕਾਸ਼ ਹੈ ਨਾ, ਇਹਦੇ ਵਿੱਚ ਆਪ ਮਹਾਰਾਜ ਵਿਕਾਸ਼ ਨੂੰ ਫੈਲਾਦਾ ਹੁੰਦਾ ਹੈ। ਵੀ ਇਹ ਜਿੰਨਾ ਆਕਾਸ਼ ਫੈਲਿਆ ਹੋਇਆ ਨਾ, ਫੈਲਾਇਆ ਹੈ, ਇਹ ਪਰਮੇਸ਼ਰ ਹੈ। ਤੁਸੀਂ ਮਹਾਰਾਜ ਜਿਹੜਾ ਵਿਕਾਸ਼ ਹੈ, ਆਕਾਸ਼ ਵਿੱਚ ਜਿਹੜਾ ਫੈਲਾ ਹੈ ਨਾ, ਇਹਦੇ ਵਿੱਚ ਤੁਸੀਂ ਹੋ ਫੈਲਾ ਰੂਪ। ਉਹ ਆਕਾਸ਼ ਵੀ ਇੱਕ ਮੇਘਾ ਆਕਾਸ਼ ਹੈ, ਘਟਾ ਆਕਾਸ਼ ਹੈ, ਇਸ ਤਰ੍ਹਾਂ ਮਹਾਕਾਸ਼ ਹੈ। ਇੱਕ ਤਾਂ ਜਿਹੜਾ ਘੜੇ ਦੇ ਵਿੱਚ ਕੋਈ ਉਹ ਜਗ੍ਹਾ, ਜਿੰਨਾ ਖਾਲੀ ਜਗ੍ਹਾ ਉਹਨੂੰ ਘਟਾ ਆਕਾਸ਼ ਕਹਿ ਦਿੰਦੇ ਨੇ। ਇਸੇ ਤਰ੍ਹਾਂ ਜਦੋਂ ਆ ਬੱਦਲ ਜੇ ਆਕਾਸ਼ ਵਿੱਚ ਹੋਏ ਹੋਣ, ਹੇਠਲਾ ਹੇਠਾਂ ਹੇਠਾਂ ਜਿੰਨਾ ਕੁ ਬੱਦਲਾਂ ਤੋਂ ਪਲਾੜ ਜਾਏ ਖਾਲੀ ਜਗ੍ਹਾ, ਉਹਨੂੰ ਮੇਘਾ ਆਕਾਸ਼ ਕਹਿੰਦੇ ਆ, ਅਤੇ ਬੱਦਲਾਂ ਤੋਂ ਉੱਪਰ ਜਿਹੜਾ ਇੱਕ ਪਲਾੜ ਜਾ ਉਹਨੂੰ ਇਸੇ ਤਰ੍ਹਾਂ ਮਹਾਕਾਸ਼ ਕਹਿੰਦੇ ਨੇ। ਇਸੇ ਤਰ੍ਹਾਂ ਮਹਾਰਾਜ ਆਪ ਜਿਹੜੇ ਕੋਈ ਘਟਾ ਆਕਾਸ਼ ਹੈ, ਮਠਾ ਆਕਾਸ਼ ਹੈ, ਕਿਸੇ ਮਕਾਨ ਦੇ ਵਿੱਚ ਆਕਾਸ਼ ਆਇਆ ਹੋਇਆ ਖਾਲੀ ਜਗ੍ਹਾ, ਉਹ ਤੁਸੀਂ ਮਹਾਰਾਜ ਜਿੰਨੇ ਮਹਾਕਾਸ਼ ਹੈ, ਘਟਾ ਆਕਾਸ਼, ਮਠਾ ਆਕਾਸ਼, ਮੇਘਾ ਆਕਾਸ਼, ਇਹਨਾਂ ਵਿੱਚ ਫੈਲਾਰੂ ਵੀ ਤੁਸੀਂ ਹੋ, ਤਾਰਾ ਤ੍ਰਿਤੀ ਅਨੂਪ ਹੋ। ਆ ਜਿੰਨੀ ਸਾਰੀ ਧਰਤੀ ਹੈ, ਉਹ 50 ਕਰੋੜ ਯੋਜਨ ਧਰਤੀ ਹੈ, ਅਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ 85 ਲਿਖੇ। ਇਹ ਜਿੰਨੀ ਸਾਰੀ ਧਰਤੀ 50 ਕਰੋੜ ਯੋਜਨ, ਇਹਨਾਂ ਵਿੱਚ ਮਹਾਰਾਜ ਤੁਸੀਂ ਅਨੂਪੋ ਧਰਤੀ ਰੂਪ ਹੋ। ਧਰਤੀ ਦੇ ਅੰਦਰ ਘਬਰਾਹਟ ਨਹੀਂ ਹੈ। ਆ ਜਿਵੇਂ ਕੋਈ ਬਹੁਤਾ ਧੀਰਧਾਰੀ ਹੋਵੇ ਮਨੁੱਖ, ਉਹਨੂੰ ਕਹਿੰਦੇ ਵੀ ਇਹ ਤਾਂ ਧਰਤੀ ਵਰਗਾ ਹੈ, ਧਰਤੀ ਨੂੰ ਕੋਈ ਪੁੱਟੀ ਜਾਏ, ਕੋਈ ਉਹਨੂੰ ਪੂਜਾ ਕਰੀ ਜਾਏ, ਮੱਥੇ ਟੇਕੀ ਜਾਏ, ਧਰਤੀ ਘਬਰਾਹਟ ਵਿੱਚ ਨਹੀਂ ਆਉਂਦੀ। ਸਾਨੂੰ ਕੋਈ ਮਾੜਾ ਜਿਹਾ ਕੋਈ ਸੁਣੇ ਅਤੇ ਅਸੀਂ ਘਬਰਾਹਟ ਵਿੱਚ ਆਉਂਦੇ ਹਾਂ, ਸਾਡੀ ਉਸ 'ਤੇ ਮਹਿਮਾ ਕਰੇ ਅਸੀਂ ਸੁਖੀ ਖੁਸ਼ ਹੁੰਦੇ ਹਾਂ। ਸਾਡੇ ਵਿੱਚ ਇਸ ਤਰ੍ਹਾਂ ਇਹ ਹਿਲਚਲ ਹੁੰਦੀ ਹੈ, ਧਰਤੀ ਵਿੱਚ ਨਹੀਂ। ਸੋ ਮਹਾਰਾਜ ਧਰਤੀ ਵਿੱਚ ਆਪ ਧਰਤੀ ਰੂਪ ਹੋ, ਧੀਰ ਰੂਪ ਹੋ ਕੇ ਟਿਕੇ ਹੋਏ ਹੋ। ਸੋ ਤੇਜ ਮੈਂ ਹੁਤਾਸਨ। ਇਸੇ ਤਰ੍ਹਾਂ ਹੁਤਾਸਨ ਅੱਗ ਦਾ ਹੈ। ਉਹ ਅੱਗ ਵੀ ਕਈ ਤਰ੍ਹਾਂ ਦੀ ਹੈ, ਇੱਕ ਬੜਵਾ ਅਗਨੀ ਹੈ, ਇੱਕ ਪੇਟ ਅਗਨੀ ਹੈ, ਇੱਕ ਵਨ ਜੰਗਲ ਅਗਨੀ ਹੈ। ਇਸ ਤਰ੍ਹਾਂ ਉਹ ਇੱਕ ਆ ਜਿਹੜੀ ਮਹਾਂਪਰਲੋਂ ਸਮੇਂ ਵੀ ਅਗਨੀ ਪ੍ਰਗਟ ਹੁੰਦੀ ਹੈ ਪ੍ਰਕਿਰਤੀ ਰੂਪ ਦੇ ਵਿੱਚ, ਜਦੋਂ ਸਾਰਿਆਂ ਨੂੰ ਸਾੜ ਮਚਾ ਦਿੰਦੀ ਹੈ। ਇੱਕ ਆ ਚੁੱਲ੍ਹੇ ਦੀ ਵੀ ਅਗਨੀ ਹੈ, ਜਿਹਦੇ ਨਾਲ ਸਾਰੀ ਕਰਮ ਕਿਰਿਆ ਹੁੰਦੀ ਹੈ। ਇਸ ਤਰ੍ਹਾਂ ਇੱਕ ਸਮੁੰਦਰ ਦੇ ਹੇਠਾਂ ਹੈ, ਜਿਹਦੇ ਰਾਹੀਂ ਸਾਰਾ ਹੀ ਪਾਣੀ ਸੜ ਮੱਚ ਰਿਹਾ ਹੈ। ਇਸ ਕਰਕੇ ਜਿਹੜੀ ਅਗਨੀ ਉਹਦੇ ਵਿੱਚ ਮਹਾਰਾਜ ਆਪ ਤੇਜ ਰੂਪ ਹੋ, ਆ ਜਿਹੜੀ ਗਰਮੈਸ਼ ਹੈ, ਸਾੜਨ ਸ਼ਕਤੀ ਹੈ, ਇਹਦੇ ਵਿੱਚ ਮਹਾਰਾਜ ਜਿਹੜੀ ਕੋਈ ਸਾੜਨ ਸ਼ਕਤੀ ਹੈ, ਗਰਮੈਸ਼ ਸ਼ਕਤੀ ਹੈ, ਹੇ ਅਗ ਵਿੱਚ ਤੁਸੀਂ ਹੀ ਹੋ। ਸਮੁੰਦਰ ਮੈਂ ਗੰਭੀਰਤਾ, ਇਸੇ ਤਰ੍ਹਾਂ ਸਮੁੰਦਰ ਦੇ ਵਿੱਚ ਜਿਹੜੀ ਡੂੰਘਾਈ ਪੁਣਾ ਡੂੰਘਾ ਪੁਣਾ ਹੈ, ਸਮੁੰਦਰ ਦਾ ਹੱਥ ਨਹੀਂ ਆਉਂਦਾ ਹੈ, ਸਮੁੰਦਰ ਦੇ ਵਿੱਚ ਮਾਰਾ ਆਪ ਗੰਭੀਰਤਾ ਰੂਪ ਡੂੰਘਾਈ ਰੂਪ ਹੋ। ਸੰਤੋਖ ਬਿਪਰ ਬ੍ਰਿੰਦ ਜੇ, ਇਸ ਤਰ੍ਹਾਂ ਜਿਹੜੇ ਸਮੂਹ ਬ੍ਰਾਹਮਣ ਲੋਕ ਵੇਦ ਪਾਠੀ ਵੇਦ ਪਿਪਰਾ ਬ੍ਰਹਮ ਜਨੰਤੀ ਇਹ ਬ੍ਰਾਹਮਣਾ ਜਨਮ ਜਾਏ ਅਤੇ ਸੁਦਰਾ ਸੰਸਕਾਰੇ ਦੋਜਮਾ ਵੇਦ ਪਾਠੀ ਵਿਭੇਦ ਪਿਪਰਾ, ਜਿਹੜਾ ਕੋਈ ਵੇਦਾਂ ਦਾ ਪਾਠ ਕਰਨ ਲੱਗ ਜਾਏ ਜਿਹਨੂੰ ਵੇਦ ਕੰਠ ਹੋ ਜਾਣ ਉਹਨੂੰ ਵਿਪਰ ਕਹਿੰਦੇ ਹੈ। ਸਾਰੇ ਨਹੀਂ ਵਿਪਰ ਹੁੰਦੇ, ਸਾਰੇ ਤਾਂ ਜੰਮਦੇ ਸਾਰ ਸੂਦਰੀ ਹੁੰਦੇ। ਐਵੇਂ ਕੋਈ ਕਹੇ ਕਿਸੇ ਦੇ ਘਰ ਜੰਮ ਕੇ ਵੀ ਮੈਂ ਜੀ ਬ੍ਰਾਹਮਣ ਹਾਂ ਜੀ, ਜਾਣੀ ਵੇਦ ਜਿਹੜੇ ਉਹ ਨਹੀਂ ਮੰਨਦੇ, ਉਹਨਾਂ ਦੀ ਸੁਰਤ ਹੀ ਹੈ ਵੀ ਜਦੋਂ ਕੋਈ ਜਨਮ ਲੈਂਦਾ ਉਦੋਂ ਸਭ ਨੀਚ ਹੈ, ਨੀਵੇਂ ਹੈ, ਨਿਗੁਰੇ ਹੈ। ਵੇਦ ਜਨਮ ਜਾਏ ਤੇ ਸੁਕਰਾ ਸੰਸਕਾਰੇ ਦੁਜੋਤਮਾ, ਜਦੋਂ ਉਹਦਾ ਸੰਸਕਾਰ ਹੋ ਜਾਂਦਾ ਗਲ ਵਿੱਚੋਂ ਧਾਗਾ ਜਾ ਪਾ ਦਿੱਤਾ, ਜਨੇਊ ਪਾ ਦਿੱਤਾ ਜਾਂਦਾ, ਉਹਨੂੰ ਕੰਨ ਵਿੱਚ ਗੁਰਮੰਤਰ ਦੇ ਦਿੱਤਾ ਜਾਂਦਾ ਹੈ, ਉਪਦੇਸ਼ ਦੇ ਦਿੱਤਾ, ਫਿਰ ਉਹਨੂੰ ਕਹਿੰਦੇ ਦਵੇਜ, ਉੱਤਮ ਦਵੇਜ, ਵੀ ਇਹਦਾ ਦੂਜਾ ਜਨਮ ਹੋ ਗਿਆ। ਹੁਣ ਸਤਿਗੁਰੂ ਕਹੇ ਜਨਮੇ ਗਮਨ ਮਿਟਾਇਆ, ਜਿਵੇਂ ਅਸੀਂ ਕਹਿੰਦੇ ਹਾਂ ਦੇ ਉੱਤਮ ਵੇਦ ਪਾਠੀ। ਫਿਰ ਜਦੋਂ ਵੇਦਾਂ ਦਾ ਪਾਠ ਕਰਨ ਲੱਗ ਪਏ, ਵੇਦ ਜਵਾਨੀ ਪੜ੍ਹਨ ਲੱਗ, ਫਿਰ ਉਹਦਾ ਨਾਮ ਵਿਪਰ ਹੈ। ਉਦੋਂ ਬਾਅਦ ਬ੍ਰਹਮ ਜਨੰਤੀ ਇਹਦੀ ਬ੍ਰਾਹਮਣਾ, ਜਦੋਂ ਕੋਈ ਬ੍ਰਾਹਮਣ ਨੂੰ ਜਾਣ ਲਵੇ, ਪਰਮੇਸ਼ਰ ਨੂੰ ਜਾਣ ਲਵੇ ਵੀ ਉਹ ਕੈਸਾ ਹੈ, ਫਿਰ ਹੁੰਦਾ ਬ੍ਰਾਹਮਣ। ਇਸ ਕਰਕੇ ਮਹਾਰਾਜ ਜਿੰਨੇ ਕੋਈ ਉਹ ਵਿਪਰ ਹਨ, ਵੇਦ ਪਾਠੀ ਹਨ, ਉਹ ਸਮੂਹਾਂ ਵੀ ਤੁਸੀਂ ਸੰਤੋਖ ਰੂਪ ਹੋ, ਉਹ ਸੰਤੋਖ ਸੰਤੋਖੀ ਰੂਪ ਹੋ ਕੇ ਸਜ ਰਹੇ, ਉਹ ਸੰਤੋਖ ਰੂਪ ਵਿੱਚ ਵਿਰਾਜਮਾਨ ਹੋ। ਛਤਰੀਨ ਬੀਚ ਵੀਰਤਾ, ਜਿਹੜੇ ਕੋਈ ਛਤਰੀ ਸ਼ਸਤਰਧਾਰੀ ਲੋਕ ਜੰਗ ਯੁੱਧ ਕਰਨ ਵਾਲੇ ਹਨ, ਉਹਨਾਂ ਵਿੱਚ ਮਹਾਰਾਜ ਤੁਸੀਂ ਸੂਰ ਵੀਰਤਾ ਰੂਪ ਹੋ ਕੇ, ਸੂਰਮਤਾਈ ਰੂਪ ਹੋ ਕੇ ਸਜ ਰਹੇ ਹੋ। ਮਝਾਰ ਬੈਸ ਬਾਜਨੰ, ਜਿੰਨੇ ਵੈਸ ਲੋਕ ਹਨ, ਵੈਸ ਜਾਤੀ ਹੈ, ਉਹਨਾਂ ਦੇ ਵਿੱਚ ਤੁਸੀਂ ਮਹਾਰਾਜ ਬਣਜ ਰੂਪ ਹੋ ਕੇ, ਬਿਜਨਸ ਰੂਪ ਹੋ ਕੇ, ਲੈਣ ਦੇਣ ਰੂਪ ਹੋ ਕੇ ਸਜ ਰਹੇ ਹੋ। ਸੁਸੇਵ ਸ਼ੂਦਰ ਵਾਇਨੰ, ਇਸ ਤਰ੍ਹਾਂ ਸ਼ੂਦਰ ਸੇਵਾਨੇ ਹੋ, ਜਿਹੜੇ ਸ਼ੂਦਰ ਜਾਤੀ ਹੈ ਉਹਨਾਂ ਵਿੱਚ ਤੁਸੀਂ ਮਹਾਰਾਜ ਸੇਵਾ ਕਰਨ ਵਾਲੇ ਹੋ ਕੇ, ਸੇਵਾ ਰੂਪ ਹੋ ਕੇ ਸਜ ਰਹੇ ਹੋ। ਭਿਖਾਰ ਮਾਹੇ ਜਾਚਨਾ, ਜਿੰਨੇ ਦੁਨੀਆਂ ਦੇ ਵਿੱਚ ਭਿਖਾਰੀ ਲੋਕ ਹੈ, ਮੰਗਤੇ ਲੋਕ ਹੈ, ਉਹਨਾਂ ਭਿਖਾਰੀਆਂ ਵਿੱਚ ਮਹਾਰਾਜ ਤੁਸੀਂ ਜਾਚਨਾ ਰੂਪ ਹੋ ਕੇ, ਮੰਗਣਾ ਰੂਪ ਹੋ ਕੇ ਸਜ ਰਹੇ ਹੋ। ਤਤਾਰ ਮਾਹੇ ਦਾਇਨੰ, ਜਿਹੜੇ ਦਾਤੇ ਲੋਕ ਹੈ, ਦੇਣ ਵਾਲੇ, ਉਹਨਾਂ ਵਿੱਚ ਮਹਾਰਾਜ ਤੁਸੀਂ ਦਾਨ ਰੂਪ ਹੋ ਕੇ ਸੋਭ ਰਹੇ ਹੋ। ਨਰੇਸ਼ ਮੈਂ ਨਰੇਸ਼ਤਾ, ਜਿਹੜੇ ਕੋਈ ਨਰੇਸ਼ ਹੈ, ਰਾਜੇ ਮਹਾਰਾਜੇ, ਉਹਨਾਂ ਵਿੱਚ ਮਹਾਰਾਜ ਆਪ ਜੀ ਨਰੇਸ਼ਤਾਈ ਰੂਪ ਹੋ ਕੇ, ਰਾਜਪੁਣਾ ਰੂਪ ਹੋ ਕੇ ਸੋਭ ਰਹੇ ਹੋ। ਸੁਰੰਕ ਮਾਹੇ ਰੰਕਤਾ, ਜਿਹਨੇ ਕੰਗਾਲ ਲੋਕ ਹੈ, ਉਹਨਾਂ ਵਿੱਚ ਮਹਾਰਾਜ ਗਰੀਬ ਰੂਪ ਹੋ ਕੇ, ਕੰਗਾਲ ਰੂਪ ਹੋ ਕੇ ਸਜ ਰਹੇ ਹੋ। ਸਥਾਵਰੋ ਸਥਿਰ ਤਤਾ, ਇਸੇ ਤਰ੍ਹਾਂ ਜਿਹੜੇ ਸਥਾਵਰ ਹਨ, ਟਿਕੇ ਹਨ, ਨਹੀਂ ਹਿਲਦੇ ਚੁਲਦੇ, ਉਹਨਾਂ ਵਿੱਚ ਤੁਸੀਂ ਸਿਰਤਾ ਰੂਪ ਹੋ, ਜਾਣੀ ਟਿਕਣ ਰੂਪ, ਇਸਤੀ ਰੂਪ ਹੋ। ਚਰੀ ਵਿਖੇ ਚਰਨ ਤਤਾ, ਚਰੀ ਕੇ ਵਿਚਰਨ ਵਾਲੇ, ਫਿਰਨ ਤੁਰਨ ਵਾਲੇ, ਉਹਨਾਂ ਵਿੱਚ ਮਹਾਰਾਜ ਚੰਚਲਤਾ ਰੂਪ, ਚੱਲਣ ਵਾਲੇ, ਚਾਲ ਵਾਲੇ ਹੋ, ਤੁਰਨ ਫਿਰਨ ਵਾਲੇ ਹੋ। ਕਿਰਪਾਲ ਮੈਂ ਦਇਆ ਸਰੂਪ, ਇਸ ਤਰ੍ਹਾਂ ਜਿਹੜੇ ਕੋਈ ਦਿਆਲੂ ਕਿਰਪਾਲੂ ਹੈ, ਕਿਰਪਾ ਦੇ ਘਰ ਹੈ, ਉਹਨਾਂ ਵਿੱਚ ਤੁਸੀਂ ਮਹਾਰਾਜ ਦਇਆ ਸਰੂਪ ਹੋ ਕੇ ਸਜਦੇ ਵਜਦੇ ਹੋ। ਕਰੂਰ ਮੈਂ ਸੋ ਕਰੂਰਤਾ। ਇਸੇ ਤਰ੍ਹਾਂ ਜਿਹੜੇ ਕਰੜੇ ਸੁਭਾਅ ਵਾਲੇ ਕਠਿਨ ਹੈ, ਉਹਨਾਂ ਵਿੱਚ ਆਪ ਕਰੂਰਤਾ ਰੂਪ, ਕਠਿਨਾਈ ਰੂਪ, ਕਠੋਰਤਾ ਰੂਪ ਹੋ ਕੇ ਬਿਰਾਜਮਾਨ ਹੋ। ਕੇ ਊਨ ਮਾਹੇ ਊਨਤਾ। ਇਸੇ ਤੇ ਜਿਹੜੇ ਊਨ ਹਨ, ਨਿਊਨ ਹਨ, ਸੱਖਣੇ ਹਨ, ਉਹਨਾਂ ਵਿੱਚ ਤੁਸੀਂ ਊਨਤਾ ਰੂਪ, ਸੱਖਣਤਾਈ, ਨਿਊਨਤਾ ਰੂਪ ਹੋ ਕੇ ਸਜਦੇ ਹੋ। ਸਪੂਰਨੰ ਸਪੂਰਤਾ। ਇਸੇ ਤਰ੍ਹਾਂ ਜਿਹੜੇ ਸੰਪੂਰਨ ਹਨ, ਚੰਗੀ ਤਰ੍ਹਾਂ ਭਰੇ, ਉਹਨਾਂ ਦੇ ਵਿੱਚ ਪੂਰਨਤਾਈ ਰੂਪ ਹੋ ਕੇ ਸਜ ਬਜ ਰਹੇ ਹੋ। ਸਮੋਹ ਮੈਂ ਸਮੋਹ ਰੂਪ। ਸੋ ਮੈਂ ਸਮੋਹ ਰੂਪ। ਸਰੋਸ ਮਾਹੇ ਰੋਸਤਾ। ਇਸ ਤਰ੍ਹਾਂ ਜਿਹੜਾ ਕੋਈ ਗੁੱਸਾ ਹੈ, ਉਹਦੇ ਵਿੱਚ ਤੁਸੀਂ ਮਹਾਰਾਜ ਗੁੱਸਾ ਰੂਪ ਹੋ ਕੇ, ਗੁਸੈਰਤਾ ਰੂਪ ਹੋ ਕੇ ਸਜ ਰਹੇ ਹੋ। ਜਿਹੜੇ ਕੋਈ ਗੁਸੈਲ, ਗੁੱਸੇ ਵਾਲੇ, ਗੁੱਸੇ ਸਹਿਤ, ਕਰੋਧਵਾਨ ਹੈ, ਉਹਨਾਂ ਵਿੱਚ ਮਹਾਰਾਜ ਤੁਸੀਂ ਗੁੱਸਾ ਰੂਪ ਹੋ ਕੇ ਸਜਦੇ ਹੋ। ਕੇ ਊਨ ਮਾਹੇ ਊਨਤਾ। ਹੋ ਗਿਆ ਹੁਣ ਸੰਪੂਰਨ ਸਮੂਹ ਮੈਂ ਸਮੂਹ ਰੂਪ। ਸਮੂਹ ਮੈਂ ਸਮੂਹ ਰੂਪ। ਜਿੰਨੇ ਕਹਿੰਦੇ ਸਮੂਹ ਹੈ ਸਾਰੇ ਹਨ, ਪਰ ਜਿੰਨੇ ਜੀਆ ਜੰਤ, ਉਹਨਾਂ ਵਿੱਚ ਸਮੂਹ ਰੂਪ, ਸਾਰਾ ਆਪਣਾ ਰੂਪ ਹੋ ਕੇ ਸਜਦੇ ਹੋ। ਬੀਜ ਬੀਜ ਬੀਜਤਾ। ਆਹ ਜਿਹੜਾ ਬੀਜ ਹੈ, ਉਹਦੇ ਵਿੱਚ ਤੁਸੀਂ ਮਾਰਾ ਬੀਜਤਾ ਰੂਪ ਹੋ ਕੇ ਸਜਦੇ ਹੋ। ਬੀਜ ਦੇ ਵਿੱਚ ਪੁਗਣ ਸ਼ਕਤੀ, ਉੱਗਣ ਸ਼ਕਤੀ ਹੁੰਦੀ ਹੈ, ਇਸੇ ਕਰਕੇ ਬੀਜ ਉੱਗਦਾ। ਜੇ ਉੱਗਣ ਸ਼ਕਤੀ, ਉੱਗਣ ਸ਼ਕਤੀ ਹੋਵੇ, ਬੀਜ ਨਹੀਂ ਉੱਗ ਸਕਦਾ ਹੈ। ਜਿੰਨੇ ਬੀਜ ਆ, ਉਹਨਾਂ ਵਿੱਚ ਮਹਾਰਾਜ ਪੁਗਰਣ ਸ਼ਕਤੀ, ਉੱਗਣ ਸ਼ਕਤੀ ਰੂਪ ਤੁਸੀਂ ਹੋ ਜੀ। ਸਰੋਜ ਮਾਹੇ ਰੋਸਤਾ। ਜਿੰਨੇ ਕਹਿੰਦੇ ਸਰੋਸ, ਗੁੱਸੇ ਸਹਿਤ, ਗੁੱਸੇ ਵਾਲੇ ਲੋਕ ਹਨ, ਉਹਨਾਂ ਵਿੱਚ ਤੁਸੀਂ ਮਹਾਰਾਜ ਗੁੱਸਾ ਰੂਪ ਹੋ ਕੇ ਸਜਦੇ ਹੋ। ਪ੍ਰਸੀਜ ਮੈਂ ਪ੍ਰਸੀਜਤਾ। ਪ੍ਰਸੀਜ ਮੈਂ ਪ੍ਰਸੀਜਤਾ। ਜਿਹੜੇ ਕੋਈ ਪ੍ਰਸੰਨ ਰਹਿਣ ਵਾਲੇ ਹੈ, ਖੁਸ਼ ਰਹਿਣ ਵਾਲੇ, ਉਹਨਾਂ ਤੁਸੀਂ ਤੁਸੀਂ ਮਹਾਰਾਜ ਪ੍ਰਸੀਤਾ, ਪ੍ਰਸੰਨਤਾਈ ਰੂਪ ਹੋ ਕੇ ਸਜਦੇ ਹੋ। ਤਪੀ ਬਿਖੈ ਤਪੰਤਾ। ਆਹ ਜਿਹੜੇ ਕੋਈ ਤਪੀ ਲੋਕ ਹੈ, ਉਹਨਾਂ ਵਿੱਚ ਤੁਸੀਂ ਮਹਾਰਾਜ ਤਪਤਾਰੂ, ਤਪੀ ਤਪ ਰੂਪ ਹੋ ਕੇ ਸਜਦੇ ਹੋ। ਉਹ ਤਪੀਆਂ ਦੇ ਅੰਦਰ ਜਿਹੜਾ ਤਪ ਦੀ ਸ਼ਕਤੀ ਹੈ, ਜੋ ਮੁੱਖੋਂ ਬਾਗ ਕਹਿੰਦੇ ਹੈ, ਉਹ ਪੂਰਾ ਹੁੰਦਾ। ਇਸ ਕਰਕੇ ਤਪੀਆਂ ਵਿੱਚ ਤੁਸੀਂ ਤਪ ਰੂਪ ਹੋ ਕੇ ਸਜਦੇ ਹੋ। ਪ੍ਰਕਾਸ਼ ਮੈਂ ਪ੍ਰਕਾਸ਼ਤਾ। ਜਿੰਨੀ ਦੁਨੀਆਂ ਵਿੱਚ ਪ੍ਰਕਾਸ਼ ਕਰਨ ਵਾਲੀਆਂ ਚੀਜ਼ਾਂ ਹਨ, ਚੰਦਰਮਾ, ਸੂਰਜ ਹੈ, ਤਾਰੇ ਹੈ, ਸਾਰਿਆਂ ਵਿੱਚ ਆ ਮਾਰਾ ਪ੍ਰਕਾਸ਼ਤਾ ਰੂਪ ਹੋ, ਜਿਹੜੀ ਉਹਦੇ ਵਿੱਚ ਰੋਸ਼ਨੀ ਹੈ, ਉਹ ਤੁਸੀਂ ਹੀ ਹੋ ਮਹਾਰਾਜ। ਜੇ ਤਤ ਗਿਆਤ ਮਾਨਵੰ। ਜਿਹੜੇ ਮਹਾਰਾਜ ਤਤ ਗਿਆਨ, ਯਥਾਰਥ ਸਮਝ ਵਾਲੇ, ਯਥਾਰਥ ਦੀ ਸਮਝ ਵਾਲੇ ਮਨੁੱਖ ਹਨ, ਸੁਤਾਹੇ ਐਸ ਭਾਸਤਾ, ਉਹਨਾਂ ਨੂੰ ਮਹਾਰਾਜ ਇਸ ਤਰ੍ਹਾਂ ਭਾਸਦਾ ਪ੍ਰਤੀਤ ਹੁੰਦਾ ਵੀ ਅੱਗ ਵਿੱਚ ਤੁਸੀਂ ਗਰਮੈਸ਼ ਰੂਪ ਹੋ, ਜਲ ਵਿੱਚ ਦਰਵੀ ਰੂਪ ਹੋ, ਆਕਾਸ਼ ਵਿੱਚ ਫਲਾ ਰੂਪ ਹੋ, ਧਰਤੀ ਵਿੱਚ ਧੀਰਜ ਰੂਪ ਹੋ, ਇਸ ਤਰ੍ਹਾਂ ਛਤਰੀਆਂ ਵਿੱਚ ਵੀਰਤਾ ਰੂਪ ਹੋ, ਵੈਸਾਂ ਵਿੱਚ ਬਨਜ ਰੂਪ ਹੋ, ਸੂਦਰਾਂ ਵਿੱਚ ਸੇਵਾ ਰੂਪ ਹੋ, ਭਿਖਾਰੀਆਂ ਵਿੱਚ ਚਾਚਣਾ ਰੂਪ ਹੋ, ਦਾਤਿਆਂ ਵਿੱਚ ਦਾਨ ਰੂਪ ਹੋ। ਜਿਹੜੇ ਕੋਈ ਯਥਾਰਥ ਸਮਝ ਵਾਲੇ, ਯਥਾਰਥ ਦੇ ਗਿਆਤੇ ਹਨ, ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਪ੍ਰਭੂ ਸਮਸਤ ਲੋਕ ਕੇ। ਉਂਝ ਮਹਾਰਾਜ ਸਾਰੇ ਲੋਕਾਂ ਦੇ ਤੁਸੀਂ ਪ੍ਰਭੂ ਕੀ ਏ ਮਾਲਕ ਹੋ। ਸਮਸਤ ਕੇਰ ਕਾਰਨ, ਜਿੰਨੇ ਸਾਰੇ ਲੋਕ ਉਹਨਾਂ ਦੇ ਕਾਰਨ ਵੀ ਤੁਸੀਂ ਹੋ। ਤੁਹਾਡੇ ਰਾਹੀਂ ਸਾਰੇ ਹੋਂਦ ਵਿੱਚ ਆਏ ਹਨ ਕਾਰਜ ਰੂਪ ਵਿੱਚ ਸਮਸਤ ਅਸਮਾਰਕ ਜਿੰਨੇ ਮਹਾਰਾਜ ਸਾਰੇ ਉਹਨਾਂ ਨੂੰ ਸੰਭਾਲਣ ਵਾਲੇ ਵੀ ਤੁਸੀਂ ਹੋ ਕਰੰਤ ਪ੍ਰਤ ਪਾਰਣ ਸਾਰਿਆਂ ਦੀ ਤੁਸੀਂ ਪਾਲਣਾ ਪੋਸਣਾ ਕਰਦੇ ਹੋ ਜੀ ਸਮਸਤ ਕੈ ਸੰਘਾਰਕ ਫਿਰ ਸਾਰਿਆਂ ਦੇ ਸੰਘਾਰਕ ਵੀ ਉਹ ਸਾਰਿਆਂ ਦੇ ਨਸ਼ਟ ਕਰਨ ਵਾਲੇ ਮਾਰ ਕਰਨ ਵਾਲੇ ਨਾਸ ਕਰਨ ਵਾਲੇ ਵੀ ਤੁਸੀਂ ਹੋ ਸਮਾਨ ਕੋਈ ਔਰ ਨਾ ਗੱਲ ਕੀ ਹੈ ਗੁਰੂ ਨਾਨਕ ਸਾਹਿਬ ਐਸੇ ਪਰਮੇਸ਼ਰ ਆਪ ਜੀ ਦੇ ਸਮਾਨ ਕੀ ਬਰਾਬਰ ਹੋਰ ਨਹੀਂ ਕੋਈ ਹੋ ਸਕਦਾ ਇੱਕ ਤੁਸੀਂ ਹੀ ਹੋ ਮਹਾਰਾਜ ਇੱਕੋ ਇੱਕ ਤੁਹਾਡੇ ਬਰਾਬਰ ਦਾ ਕੋਈ ਐਸਾ ਹੋਰ ਨਹੀਂ ਹੋ ਸਕਦਾ ਇਹ ਸਾਰੇ ਦੇਵੀ ਦੇਵਤਿਆਂ ਨੇ ਗੁਰੂ ਨਾਨਕ ਨੂੰ ਪਰਮੇਸ਼ਰ ਰੂਪ ਜਾਣ ਕੇ ਸੋਭਾ ਵਡਿਆਈ ਕੀਤੀ ਹੈ ਜਹਾਂ ਤਹਾਂ ਬਿਰਾਜਤੇ ਗੱਲ ਕੀ ਹੈ ਗੁਰੂ ਨਾਨਕ ਜਿੱਥੇ ਵੀ ਕੋਈ ਜਗ੍ਹਾ ਹੈ ਭਾਵੇਂ ਉਹ 18 ਪਾਰ ਬਨਾਰਸ ਦੀ ਹੈ ਭਾਵੇਂ ਪਹਾੜ ਹੈ ਭਾਵੇਂ ਪਹਾੜ ਦੀਆਂ ਗੁਫਾ ਹੈ ਭਾਵੇਂ ਸਮੁੰਦਰ ਹੈ ਸਮੁੰਦਰ ਦੀਆਂ ਹੇਠਾਂ ਤਹਿਰਾਂ ਹਨ ਔਰ ਉੱਚੇ ਆਕਾਸ਼ ਹੈ ਹੇਠਾਂ ਪਤਾਲ ਹੈ ਜਿੱਥੇ ਕਿੱਥੇ ਉੱਥੇ ਤੁਸੀਂ ਹੀ ਬਿਰਾਜਦੇ ਹੋ ਸਜਦੇ ਹੋ ਕਹੂੰ ਕਹੂੰ ਠਾਰਨਾ ਤੁਹਾਤੋਂ ਬਗੈਰ ਕੋਈ ਜਗ੍ਹਾ ਮਾਰਾ ਊਣੀ ਨੀ ਖਾਲੀ ਨੀ ਐਸੀ ਕੋਈ ਜਗ੍ਹਾ ਨੀ ਜਿੱਥੇ ਤੁਸੀਂ ਨਾ ਹੋ ਜਿਵੇਂ ਸੰਤ ਬਾਬਾ ਸੁੰਦਰ ਸਿੰਘ ਜੀ ਪਰਮੇਸ਼ਰ ਦੇ ਸੰਬੰਧ ਵਿੱਚ ਕਈ ਵਾਰੀ ਬਿਆਨ ਕਰਿਆ ਕਰਦੇ ਵੀ ਪਰਮੇਸ਼ਰ ਇੰਨਾ ਗਹਿਰ ਗੰਭੀਰ ਹੋ ਕੇ ਰਲਿਆ ਮਿਲਿਆ ਹੈ ਕਹਿੰਦੇ ਜਿਵੇਂ ਸੂਈ ਦਾ ਨੱਕਾ ਹੁੰਦਾ ਨਾ ਜਿਹਦੇ ਵਿੱਚ ਧਾਗਾ ਜਾਂ ਮਸਾਂ ਪੈਂਦਾ ਉਹ ਜਿਹੜਾ ਸੁਰਾਖ ਜਾਂ ਕਹਿੰਦੇ ਇੰਨੀ ਜਗ੍ਹਾ ਵੀ ਉਹ ਪਰਮੇਸ਼ਰ ਤੋਂ ਬਿਨਾਂ ਖਾਲੀ ਨਹੀਂ ਹੈ ਸੂਏ ਦੇ ਨੱਕੇ ਜਿੰਨੇ ਵੀ ਬਾਕੀ ਤਾਂ ਕੀ ਰਹਿ ਗਿਆ ਇੱਥੇ ਉਸੇ ਭਾਵ ਨਾਲ ਕਹਿੰਦੇ ਹਨ ਕਿ ਮਹਾਰਾਜ ਜਿੱਥੇ ਕਿਸੇ ਤੁਸੀਂ ਹੀ ਬਿਰਾਜਮਾਨ ਹੋ ਹਰ ਪਾਸੇ ਤੁਸੀਂ ਵਿਆਪੇ ਹੋਏ ਹੋ ਕੋਈ ਜਗ੍ਹਾ ਤੁਹਾਤੋਂ ਬਗੈਰ ਖਾਲੀ ਨਹੀਂ ਹੈ ਸਮਸਤ ਬੀਚ ਤੂੰ ਵਸੈ ਜਿੰਨੇ 84 ਲੱਖ ਜੋਨੀ ਹੈ ਸਾਰਿਆਂ ਵਿੱਚ ਹੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਹ ਤੂੰ ਹੀ ਉਹ ਵਸਦਾ ਹੈ ਸਮਸਤ ਮਾਹ ਤੋਹ ਹੈ ਸਾਰੇ ਮਹਾਰਾਜ ਤੇਰੇ ਵਿੱਚ ਹੈ ਭਾਵ ਤੇਰੇ ਵਿੱਚ ਵਸ ਰਹੇ ਹੈ ਤੂੰ ਸਾਰਿਆਂ ਦਾ ਸਹਾਰਾ ਬਣ ਰਿਹਾ ਹੈ ਸਾਰਿਆਂ ਵਿੱਚ ਤੂੰ ਵਸ ਰਿਹਾ ਸਾਰੇ ਤੇਰੇ ਵਿੱਚ ਹਨ ਮਿਲੋ ਮਿਲੋ ਨਿਰਾਲਮਾ ਰਹੇ ਫਿਰ ਮਹਾਰਾਜ ਤੁਸੀਂ ਸਾਰਿਆਂ ਵਿੱਚ ਮਿਲੇ ਵੀ ਹੋਏ ਹੋ ਇਸ ਤਰ੍ਹਾਂ ਸਾਰਿਆਂ ਤੋਂ ਨਿਰਾਲਮ ਹੋ ਕੇ ਅਸੰਗ ਹੋ ਕੇ ਵੀ ਰਹਿਤੇ ਹੋ ਅਲੇਪ ਹੈ ਅਮੋਹ ਹੈ ਫਿਰ ਤੁਸੀਂ ਮਹਾਰਾਜ ਲਪਾਏ ਮਾਨ ਨਹੀਂ ਆ ਹੈ ਕਿਤੇ ਫਸੇ ਫਸੇ ਨਹੀਂ ਹੈ ਨਿਰਲੇਪ ਹੋ ਜਿਵੇਂ ਆ ਬਾਕੀ ਜੀਵ ਜੰਤ ਮੋਹ ਵਿੱਚ ਫਸੇ ਹੈ ਤੁਸੀਂ ਨਹੀਂ ਤੁਸੀਂ ਮੋਹ ਤੋਂ ਵੀ ਰਹੇ ਤੋਂ ਮੋਹ ਉੱਪਰ ਹੋ ਅਨਾਦ ਤੂੰ ਆਜ਼ਾਦ ਤੂੰ ਫਿਰ ਤੋਂ ਅਨਾਦੀ ਰੂਪ ਹੈ ਆਦ ਤੋਂ ਰਹੇ ਤੈ ਫਿਰ ਆਜ ਆਦ ਜਿਹੜੇ ਬ੍ਰਹਮਾ ਆਦ ਆਦਿਕ ਹੈ ਉਹਨਾਂ ਦੀ ਵੀ ਆਦ ਤੋਂ ਹੀ ਹੋਈ ਹੈ ਬ੍ਰਹਮਾ ਆਦਿਕ ਤੇਰੇ ਤੋਂ ਹੀ ਪੈਦਾ ਹੋਏ ਅਜਾ ਆਦਿਕ ਜਿਹੜੀ ਬ੍ਰਹਮ ਮਾਇਆ ਹੈ ਇਹਦੀ ਵੀ ਤੁਸੀਂ ਆਦ ਹੋ ਮਾਇਆ ਵੀ ਤੁਹਾਡੇ ਫੁਰਨੇ ਤੋਂ ਇੱਛਾ ਤੋਂ ਹੀ ਪੈਦਾ ਹੋਈ ਹੈ ਕੈਵਲਮ ਅਕਾਰਨ ਇਸੇ ਤਰ੍ਹਾਂ ਮਹਾਰਾਜ ਕੈਵਲ ਮੁਕਤੀ ਵਾਲੇ ਵੀ ਦੇ ਕਾਰਨ ਰਹਿਤ ਵੀ ਤੁਸੀਂ ਹੋ ਅਸੰਗ ਹੋ ਅਭੰਗ ਹੋ ਫਿਰ ਮਹਾਰਾਜ ਤੁਸੀਂ ਸਾਰਿਆਂ ਦੇ ਸਾਥ ਹੁੰਦੇ ਹੋਏ ਅਸੰਗ ਵੀ ਹੋ ਅਪੰਗ ਟੁੱਟਣ ਤੋਂ ਰਹਿਤ ਵੀ ਹੋ ਅਨੰਗ ਦੁੱਖ ਹਾਰਨ ਜਿਹੜਾ ਕਾਮ ਦਾ ਦੁੱਖ ਹੈ ਕਾਮ ਦਾ ਔਗਣ ਹੈ ਕੋਮਲ ਕਰਕੇ ਗੁਨਾਹਗਾਰ ਮਨੁੱਖ ਹੁੰਦਾ ਜਦੋਂ ਇਹ ਪਰ ਇਸਤਰੀ ਗਮਨ ਕਰਨ ਇਹਨਾਂ ਦੇ ਕਾਮ ਦੇ ਦੁੱਖਾਂ ਨੂੰ ਵਿਕਾਰਾਂ ਨੂੰ ਨਾਸ਼ ਕਰਨ ਵਾਲੇ ਹੋ ਅਨੰਤ ਸ੍ਰੀ ਮਹੰਤ ਸਰਬ ਤੁਸੀਂ ਅਨੰਤ ਅੰਤ ਰਹੇ ਤੋਂ ਸਾਰਿਆਂ ਦੇ ਮਹੰਤ ਕੀਏ ਪੂਜਨੀਕ ਵੀ ਤੁਸੀਂ ਹੀ ਹੋ ਕੰਤ ਮੋਹ ਭੰਜਨ ਤੇ ਸਾਰਿਆਂ ਦੇ ਕੰਤ ਮਾਲਕ ਵੀ ਹੋ ਮੋਹ ਨੂੰ ਤੁਸੀਂ ਭੰਜਨੋ ਤੋੜ ਦੇਣ ਵਾਲੇ ਹੋ ਨਿਰਮੋਹ ਰੂਪ ਕਰ ਦੇਣ ਵਾਲੇ ਹੋ ਆਧਾਰ ਲੋਕ 14 ਇਸੇ ਤਰ੍ਹਾਂ ਹੈ ਗੁਰੂ ਨਾਨਕ ਸਾਹਿਬ ਜਿਹੜੇ 14 ਲੋਕ ਸਾਰਿਆਂ ਦਾ ਤੁਸੀਂ ਆਧਾਰ ਹੋ ਸਹਾਰਾ ਰੂਪ ਹੋ ਅਪਾਰ ਰੂਪ ਰੰਜਨੰ ਇਸ ਤਰ੍ਹਾਂ ਆਪ ਦਾ ਜਿਹੜਾ ਸਰੂਪ ਪਾਰਾ ਬਾਰ ਤੋਂ ਰਹਿਤ ਪ੍ਰਕਿਰਤੀ ਤੋਂ ਪਾਰ ਹੈ ਅਤੇ ਰੰਜਨੋ ਆਪ ਸਦਾ ਸਭ ਨੂੰ ਖੁਸ਼ ਕਰਨ ਵਾਲੇ ਆਪ ਸਦਾ ਖੁਸ਼ ਰਹਿਣ ਵਾਲੇ ਹੋ ਨਿਰੰਜਨੰ ਅਗੰਜਨੰ ਹੇ ਨਿਰੰਜਨੋ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਅਗੰਜਨੋ ਨਾਸ ਤੋਂ ਰਹਿਤ ਹੋ ਜੀ ਅਸਰੰਜਨੰ ਸੁਜਾਨਯੰ ਐਸੇ ਤਾਂ ਤੁਸੀਂ ਮਹਾਰਾਜ ਸਿਰਜੇਨੀ ਜਾਣ ਵਾਲੇ ਰਚੇ ਜਾਣ ਵਾਲੀ ਰਚਨ ਤੋਂ ਰਹਿਤ ਸੋ ਜਾਣੀ ਜਾਣ ਹੋ ਸੁਗੜ ਸੁਜਾਨ ਹੋ ਤੁਸੀਂ ਸਦੀਵ ਨੇਤ ਨੇਤ ਹਮੇਸ਼ਾ ਮਾਰਾ ਬੇਅੰਤ ਬੇਅੰਤ ਭੂਤ ਭਵਿਅੰ ਬਖਾਨਿਅੰ ਪਹਿਲਾਂ ਵੀ ਜਿਹੜਾ ਕੋਈ ਭਵਿਓ ਪਹਿਲਾ ਸਮਾਂ ਲੰਘਿਆ ਉਹਦੇ ਵਿੱਚ ਵੀ ਭੂਤ ਕਾਲ ਪਿੱਛੇ ਜਿਹੜਾ ਸਮਾਂ ਲੰਘਿਆ ਉਹਦੇ ਵਿੱਚ ਵੀ ਆਪ ਬੇਅੰਤ ਬੇਅੰਤ ਸੀ ਅਤੇ ਵਰਤਮਾਨ ਸਮੇਂ ਵਿੱਚ ਵੀ ਆਪ ਬੇਅੰਤ ਭਵਿ ਆਉਣ ਵਾਲੇ ਸਮੇਂ ਵਿੱਚ ਵੀ ਆਪ ਨੇਤ ਨੇਤ ਕਰਕੇ ਕਹੇ ਜਾਓਗੇ ਕਥਨ ਕੀਤੇ ਜਾਓਗੇ ਗੁਰੂ ਸਰੂਪ ਧਾਰ ਸਤ ਨਾਮ ਕੋ ਪਸੈ ਪਦੈਸੇ ਐਸੇ ਪਰਮੇਸ਼ਰ ਤੁਸੀਂ ਗੁਰੂ ਨਾਨਕ ਦਾ ਸਰੂਪ ਧਾਰਨ ਕਰਕੇ ਸਾਰਿਆਂ ਲੋਕਾਂ ਨੂੰ ਉਧਾਰ ਕਰਨ ਵਾਸਤੇ ਸਤਨਾਮ ਵਾਹਿਗੁਰੂ ਉਪਦੇਸ਼ ਦਿੱਤਾ ਹੈ ਅਖੰਡ ਕੋ ਨਿਕੰਦ ਕੈ ਨਮਾਮ ਨਮਾਮ ਛਰ ਲੇਸਿਅੰ ਨਮਾਨ ਛਰ ਲੇਸਿਅੰ ਇਸੇ ਤਰ੍ਹਾਂ ਜਿਹੜਾ ਪਖੰਡ ਆ ਉਹਨੂੰ ਕੱਟਣ ਕੱਟ ਦਿੱਤਾ ਤੁਸੀਂ ਪਖੰਡ ਦਾ ਨਾਸ਼ ਕਰ ਦਿੱਤਾ ਨਾ ਮਾਨ ਛਰ ਲੇਸਿਅੰ ਨਾ ਆਪ ਜੀ ਨੂੰ ਕਹਿੰਦੇ ਕੋਈ ਮਾਣ ਹੈ ਨਾ ਛਲ ਫਰੇਬ ਹੈ ਥੋੜ੍ਹੇ ਮਾਤਰ ਨਾ ਆਪ ਕੋਈ ਹੰਕਾਰੀ ਹੋ ਨਾ ਛਲ ਫਰੇਬ ਕਰਨ ਵਾਲੇ ਹੋ ਥੋੜ੍ਹਾ ਮਾਤਰ ਆਨੰਦਹੀਨ ਦੁੰਦ ਕੈ ਇਸੇ ਤਰ੍ਹਾਂ ਮਹਾਰਾ ਆਪ ਆਨੰਦ ਸਰੂਪ ਹੋ ਜਿਹੜੇ ਦੁੰਦ ਹੈ ਦੋ ਤਰ੍ਹਾਂ ਦੇ ਦੁੱਖ ਹੈ ਜਨਮ ਮਰਨ ਦੁੰਦ ਜਿਹੜੇ ਉਪਦਰੋ ਨਾ ਤੋਂ ਰਹਿਤ ਹੋ ਮੁਕੰਦ ਸਰਬ ਬੰਦ ਜੂ ਫਿਰ ਤੁਸੀਂ ਮੁਕਤੀ ਦਾਤੇ ਹੋ ਤੇ ਸਾਰਿਆਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਦੇ ਨਮਸਕਾਰ ਕਰਨ ਹੋ ਯੋਗ ਹੈ ਜੀ ਨਮਸਤੇ ਅੰਗ ਨਮਸਤੇ ਅੰਗ ਨਮਸਤੇ ਅੰਗ ਗੋਬਿੰਦ ਜੂ ਇਸ ਕਰਕੇ ਹੇ ਗੋ ਇੰਦਰੀਆਂ ਦੇ ਬਿੰਦ ਕੀਏ ਜਾਣਨ ਵਾਲੇ ਕਿਰਿਆ ਨੂੰ ਧਰਤੀ ਦੇ ਉੱਪਰ ਜਿੰਨੇ ਜੀਵ ਜੰਤ ਉਹਨਾਂ ਦੇ ਦੁੱਖ ਨੂੰ ਤੁਸੀਂ ਬਿੰਦ ਜਾਣਨ ਵਾਲੇ ਪਰਮੇਸ਼ਰ ਰੂਪ ਗੁਰੂ ਨਾਨਕ ਤੁਹਾਨੂੰ ਸਾਡੇ ਦੇਵਤਿਆਂ ਵੱਲੋਂ ਮਹਾਰਾਜ ਮਨ ਕਰਕੇ ਵੀ ਨਮਸਕਾਰ ਹੈ ਅਸੀਂ ਮਹਾਰਾਜ ਸਰੀਰ ਕਰਕੇ ਵੀ ਆਪ ਜੀ ਨੂੰ ਮੱਥਾ ਟੇਕਦੇ ਹਾਂ ਬਾਣੀ ਜਵਾਨ ਕਰਕੇ ਵੀ ਸਿਰ ਸਲਾਘਾ ਕਰਦੇ ਮੱਥਾ ਟੇਕਦੇ ਹਾਂ ਜੀ ਛਪੈ ਛੰਦ ਭਾਉ ਭਗਤ ਵਿਸਤਾਰ ਹੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਪ੍ਰੇਮਾ ਭਗਤੀ ਦਾ ਫੈਲਾ ਕਰਕੇ ਗੁਰੂ ਸਿੱਖੀ ਜਗ ਕੀਨੀ ਤੁਸੀਂ ਮਹਾਰਾਜ ਸੰਸਾਰ ਦੇ ਵਿੱਚ ਗੁਰੂ ਹੋ ਕੇ ਸਿੱਖੀ ਪ੍ਰਗਟ ਕੀਤੀ ਹੈ ਪੂਰਬ ਸਾਧਨ ਮੁਕਤ ਕਰਤ ਭਾਵੇਂ ਪਹਿਲੇ ਵੀ ਜਿਹੜੇ ਸਾਧਨ ਸੀ ਇਹ ਜੀਵਾਂ ਨੂੰ ਮੋਤ ਕਰ ਦਿੰਦੇ ਸੀ ਔਰੇ ਬਿਦ ਔਰੇ ਬਿਦ ਚੀਨੀ ਉਹਨਾਂ ਸਾਧਨਾ ਤੁਸੀਂ ਕਹਿੰਦੇ ਹੋਰੀ ਵਿਧੀ ਜਾਣੀ ਹੈ ਭਾਵ ਕਿਸੇ ਨੂੰ ਕਿ ਨਹੀਂ ਕਿਹਾ ਵੀ ਤੁਸੀਂ ਵੀ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਜਾਂ ਤੂੰ ਵੀ ਵਰਤ ਵੁਰਤ ਰੱਖ ਜਾਂ ਤੂੰ ਧੂਣੇ ਤਾਪ ਜਾਂ ਤੂੰ ਜਲ ਧਾਰੇ ਕਰ ਜਾਂ ਤੂੰ ਭੋਰੇ ਵਿੱਚ ਬੈਠ ਜਾਂ ਘਰ ਬਾਰ ਛੱਡ ਕੇ ਬਾਹਰ ਫਿਰ ਡਾਂਗ 'ਤੇ ਡੇਰਾ ਕਰਕੇ ਕਹਿੰਦੇ ਤੁਹਾਡੀ ਵਿਧੀ ਜਿਹੜੀ ਹੈ ਉਹ ਹੋਰ ਤਰ੍ਹਾਂ ਦੀ ਹੈ ਤੁਸੀਂ ਘਰ ਬਾਰ ਨਹੀਂ ਛੜਾਇਆ ਹੈ ਇਸ ਤਰ੍ਹਾਂ ਸਤਸੰਗਤ ਵਿੱਚ ਲਾ ਕੇ ਇਸੇ ਤਰ੍ਹਾਂ ਮੁਕਤ ਕਰ ਦਿੱਤਾ ਸਭ ਨੂੰ ਇਹੋ ਰੀਤ ਨਵੀਨੀ ਇਹ ਆਪ ਜੀ ਦੀ ਮਹਾਰਾਜ ਪਹਿਲੇ ਸਾਧਨਾ ਵੱਲੋਂ ਨਵੀਂ ਰੀਤੀ ਹੈ ਨਵਾਂ ਢੰਗ ਹੈ ਸੰਸਾਰ ਦੇ ਲੋਕਾਂ ਨੂੰ ਧਾਰਨ ਦਾ ਗਾਡੀ ਰਾਹ ਚਲਾਏ ਇਹ ਤਾਂ ਜਿਵੇਂ ਗੱਡੀ ਰਸਤਾ ਹੁੰਦਾ ਇੱਕ ਤਾਂ ਪੱਗ ਡੰਡੀ ਜੀ ਹੁੰਦੀ ਹੈ ਨਾ ਉਹਦੇ ਵਿੱਚ ਮਸਾਂ ਮਸਾਂ ਚੱਲੀਦਾ ਜਿਵੇਂ ਆ ਜੀ ਟੀ ਰੋਡ ਹੁੰਦਾ ਬਣਿਆ ਇਹਨੂੰ ਗੱਡੀ ਰਾਹ ਖੁੱਲ੍ਹਾ ਰਾਹ ਜਿੱਥੋਂ ਜੀ ਮਰਜ਼ੀ ਚਿੰਨੇ ਚੱਲੀ ਜਾਣ ਇਸ ਤਰ੍ਹਾਂ ਇਹ ਮਹਾਰਾਜ ਜਿਹੜਾ ਹੈ ਇਹ ਗਾਡੀ ਰਸਤਾ ਹੈ ਖੁੱਲ੍ਹਾ ਰਸਤਾ ਜੀ ਟੀ ਰੋਡ ਆਪ ਜੀ ਨੇ ਚਲਾ ਦਿੱਤਾ, ਕਾਇਮ ਕਰ ਦਿੱਤਾ ਏ ਸਿੱਖੀ ਰੂਪ। ਨਰਨ ਕੋ ਸ਼ੁਭ ਮਤ ਦੇਨੇ, ਸਾਰਿਆਂ ਲੋਕਾਂ ਨੇ ਚੰਗੀ ਅਕਲ ਮਤ ਦਿੱਤੀ ਹੈ। ਦੋ ਪ੍ਰਸ਼ਾਦੇ ਛੱਕ ਕੇ ਸਤਸੰਗਤ ਵਿੱਚ ਬੈਠ ਕੇ ਤਹਾ ਕੀਰਤਨ ਸੁਣੋ, ਵਾਹਿਗੁਰੂ ਵਾਹਿਗੁਰੂ ਜਪੋ, ਧਰਮ ਦੀ ਕਿਰਤ ਕਰਕੇ ਵੰਡ ਕੇ ਛਕੋ। ਸਾਰਿਆਂ ਨੂੰ ਇਹ ਖੁੱਲ੍ਹਾ ਰਸਤਾ ਹੈ, ਜਿਹੜਾ ਮਰਜ਼ੀ ਇਹ ਨਾਮ ਜਪ ਸਕਦਾ ਹੈ। ਪ੍ਰਭੂ ਨਮਹ ਨਮਹ ਪੁੰਨ ਪੁੰਨ ਨਮਹ, ਐਸੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਤੁਹਾਨੂੰ ਨਮਸਕਾਰ ਹੈ, ਨਮਸਕਾਰ ਹੈ, ਪੁਨਾ ਪੁਨਾ ਬਾਰ ਬਾਰ ਫੇਰ ਨਮਸਕਾਰ ਹੈ ਜੀ। ਚਰਨ ਸ਼ਰਨ ਤਾਰਨ ਤਰਨ, ਮਹਾਰਾਜ ਆਪ ਜੀ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ ਉਹ ਤਾਰਨ ਵਾਸਤੇ ਜਹਾਜ਼ ਵਕਤ ਹੈ। ਦੁੱਖ ਦਰਨ ਕਰਨ ਸੁਖ, ਆਪ ਤਾਂ ਮਹਾਰਾਜ ਦੁੱਖਾਂ ਨੂੰ ਦਲ ਦੇਣ ਵਾਲੇ ਹੋ ਤੇ ਸੁੱਖ ਪੈਦਾ ਕਰਨ ਵਾਲੇ, ਸੁੱਖ ਬਖਸ਼ਣ ਵਾਲੇ ਹੋ। ਹਰਨ ਅਗ ਸ੍ਰੀ ਨਾਨਕ ਕਾਰਨ ਕਰਨ, ਹੇ ਗੁਰੂ ਨਾਨਕ ਸਾਹਿਬ ਸਾਰੇ ਸਬੱਬਾਂ ਨੂੰ ਸਾਰੇ ਕਾਰਨਾਂ ਨੂੰ ਕਰਨ ਵਾਲੇ, ਆਪ ਪਾਪਾਂ ਦੇ ਵੀ ਨਾਸ ਕਰਤਾ ਹੋ ਜੀ। ਦੋਹਰਾ ਕਰ ਉਸਤਤ ਇਸ ਭਾਂਤ, ਇਸ ਤਰ੍ਹਾਂ 33 ਕਰੋੜ ਦੇਵਤਿਆਂ ਨੇ ਗੁਰੂ ਨਾਨਕ ਸਾਹਿਬ ਦੀ ਉਸਤੀ ਕੀਤੀ ਹੈ। ਰਹੇ ਨਗਰ ਕਰਤਾਰ, ਇਸੇ ਤਰ੍ਹਾਂ ਮਨੁੱਖ ਭੇਖ ਬਦਲ ਕੇ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਸਾਰੇ ਦੇਵੀ ਦੇਵਤੇ ਰਹਿ ਪਏ ਹਨ। ਅਨਕ ਲੋਕ ਜਹ ਆਵੇ, ਹੋਰ ਅਨੇਕਾਂ ਲੋਕ ਵੀ ਜਿੱਥੋਂ ਵੀ ਆਉਂਦੇ ਹਨ। ਹੋਵਤ ਜੈ ਜੈਕਾਰ, ਪਾਸੇ ਤੋਂ ਗੁਰੂ ਨਾਨਕ ਤੁਹਾਡੀ ਜੈ ਹੋਵੇ, ਗੁਰੂ ਨਾਨਕ ਸਾਹਿਬ ਤੁਹਾਡੀ ਫਤਿਹ ਹੋਵੇ, ਆਵਾਜ਼ਾਂ ਹਰ ਪਾਸੇ ਤੋਂ ਹੁੰਦਾ ਆਉਂਦਾ ਹੈ। ਚੌਪਈ ਦਸੋ ਦਿਸ਼ਾ ਤੇ ਪੰਥ ਵਧੇਰੇ, ਹਾਂ ਦਸੇ ਤਰਫਾਂ ਤੋਂ ਕਹਿੰਦੇ ਜਿਹੜੇ ਪੰਥੀ ਲੋਕ ਹੈ ਜਾਂ ਜਿੰਨੇ ਰਸਤੇ ਹਨ ਸਾਰੇ ਹੀ। ਦਰਸ ਕਰਨ ਚਿਤ ਚੌਂਪ ਕਨੇਰੇ, ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਦੀ ਬੜੀ ਕਹਿੰਦੇ ਚੌਂਪ ਹੈ, ਇੱਛਾ ਹੈ, ਖਾਹਿਸ਼ ਹੈ, ਚਾਹ ਹੈ, ਖੁਸ਼ੀ ਚੜੀ ਹੋਈ ਹੈ। ਆਵੇ ਚੱਲੇ ਭੀੜ ਵੱਡ ਹੋਈ, ਹਾਂ ਹਰ ਪਾਸੇ ਤੋਂ ਚਲੇ ਆਉਂਦੇ ਰਸਤਿਆਂ ਵਿੱਚ ਤੇ ਕਰਤਾਰਪੁਰ ਸਾਹਿਬ ਦੇ ਵਿੱਚ ਬੜੀ ਤਕੜੀ ਭੀੜ ਹੋ ਗਈ ਹੈ। ਜਿਨਕੀ ਸੰਖਿਆ ਆਏ ਨਾ ਕੋਈ, ਕਵੀ ਸੰਤੋਖ ਸਿੰਘ ਸੀ ਕਹਿੰਦੇ ਇੰਨੀ ਇਕੱਠੇ ਹੋ ਗਏ ਜਿਨ੍ਹਾਂ ਦੀ ਮੈਥੋਂ ਕੋਈ ਗਿਣਤੀ ਨਹੀਂ ਆ ਸਕਦੀ, ਹਿਸਾਬ ਨਹੀਂ ਹੋ ਸਕਦਾ ਹੈ। ਪੁਰ ਕਰਤਾਰ ਕੋਸ ਚੌ ਫੇਰੇ, ਗੱਲ ਕੀ ਕਰਤਾਰਪੁਰ ਸਾਹਿਬ ਦੇ ਚਾਰ ਛਫੇਰੇ ਹੀ। ਆਏ ਨਰਨ ਕੀਨੇ ਬਹੁ ਡੇਰੇ, ਬਹੁਤੇ ਲੋਕਾਂ ਨੇ ਬਹੁਤੇ ਡੇਰੇ ਬਹੁਤੇ ਤੰਬੂ ਜੇ ਲਾ ਲੈਣਾ ਕੀਤੇ ਹਨ। ਸਰਬ ਰਹੇ ਨਿਸ ਮਹਿ ਤੇ ਹਿਥਾਏ, ਸਾਰੇ ਜਿੰਨੇ ਲਾਏ ਹਨ ਰਾਤ ਨੂੰ ਇੱਥੇ ਰਹੇ ਹਨ। ਜਾਗਰਣ ਕੀਨੋ ਮਹਿਮਾ ਗਾਏ, ਸਾਰਿਆਂ ਨੇ ਜਾਗਣਾ ਕੀਤਾ ਤੇ ਸਾਰੀ ਰਾਤ ਗੁਰੂ ਨਾਨਕ ਦੀ ਮਹਿਮਾ ਕੀਤੀ ਹੈ। ਅਰਧ ਵਿਭਾਵਰ ਹੋਈ ਜਬ ਹੀ, ਕਹਿੰਦੇ ਇਸ ਤਰ੍ਹਾਂ ਕੀਰਤ ਕਰ ਮਹਿਮਾ ਵਡਿਆਈ ਕਰਦਿਆਂ ਅੱਧੀ ਕੁ ਰਾਤ ਹੋ ਗਈ। ਸ੍ਰੀ ਮੁਖ ਸੋ ਆਏ ਸਦੀ ਤਬ ਹੀ, ਅੱਧੀ ਰਾਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖ ਦੇ ਵਿੱਚੋਂ ਆਗਾ ਕੀਤੀ ਹੈ। ਚੰਦਨ ਯੁਤ ਘਨ ਸਾਰ ਗੁਲਾਬਾ, ਮਹਾਰਾਜ ਕਹਿੰਦੇ ਵੀ ਚੰਦਨ ਦੀਆਂ ਲੱਕੜਾਂ ਦੇ ਸਹਿਤ ਹੋਰ ਜਿਹੜਾ ਘਨਸਾਰ ਹੈ, ਕਪੂਰ ਵਗੈਰਾ ਤੇ ਗੁਲਾਬ ਹੈ। ਮ੍ਰਿਗ ਮਦ ਘਸ ਕਰ ਸਰਬ ਸ਼ਤਾਬਾ, ਕਸੂਰੀ ਇਹ ਤਾਰ ਕਸਾ ਕੇ ਰੜ ਕੇ ਸਾਰੀਆਂ ਬੜੀ ਛੇਤੀ ਸੁਗੰਧੀਆਂ ਵਾਲੀਆਂ ਚੀਜ਼ਾਂ। ਅਪਰ ਸੁਗੰਧ ਸਰਬ ਮਹਿਕਾਵੋ, ਸਾਰੀਆਂ ਸੁਗੰਧੀਆਂ ਲਿਆ ਕੇ ਜਿੱਥੇ ਆ ਅਸਥਾਨ ਬਣਿਆ ਇੱਥੇ ਮਹਿਕਾ ਦੇਵੋ, ਛਿੜਕ ਦੇਵੋ। ਸਗਰੇ ਸਦਨ ਵਿਖੇ ਸ਼ਰ ਸ਼ਿਰਕਾਵੋ, ਜਿਹੜਾ ਸਾਰਾ ਧਰਮ ਦਾ ਧਰਮਸਾਲਾ ਮਕਾਨ ਹੈ ਇਹਦੇ ਵਿੱਚ ਵੀ ਸਾਰੀਆਂ ਸੁਗੰਧੀਆਂ ਦਾ ਛਿੜਕਾ ਕਰ ਦੇਵੋ। ਨੀਕੀ ਆਨਹ ਕੁਛਾ ਵਿਛਾਵੋ, ਇਸ ਤਰ੍ਹਾਂ ਕਹਿੰਦੇ ਚੰਗੀ ਕੁਛਾ ਜੀ ਲਿਆ ਕੇ ਵਿਛਾਉਣਾ ਕਰੋ। ਇਹ ਕਵੀ ਵੱਲੋਂ ਆਪਣੀ ਅਨੁਕਤੀ ਹੈ। ਸਤਿਨਾਮ ਕੋ ਕੋ ਕੀਰਤਨ ਗਾਵੋ। ਸਾਰੇ ਕਹਿੰਦੇ ਬਿਨਾ ਬੋਲਣ ਤੋਂ ਸਤਨਾਮ ਵਾਹਿਗੁਰੂ ਦਾ ਕੀਰਤਨ ਕਰੋ, ਸਤਨਾਮ ਵਾਹਿਗੁਰੂ ਹੀ ਜਪੋ ਜਪਾਓ। ਜਿਤੇ ਵੇਦ ਪਾਠੀ ਦਿਜ ਅਹੇ, ਜਿੰਨੇ ਤੁਹਾਡੇ ਵਿੱਚੋਂ ਕਹਿੰਦੇ ਵੇਦਾਂ ਨੂੰ ਪੜ੍ਹਨ ਵਾਲੇ ਬ੍ਰਾਹਮਣ ਲੋਕ ਹੈਗੇ ਹੈ। ਕਰ ਹੈ ਵੇਦ ਧੁਨ ਬਿਲਮਨ ਗਹੀ, ਉਹ ਕਹਿੰਦੇ ਵੇਦਾਂ ਦੀ ਧੁਨੀ ਕਰਨ, ਆਵਾਜ਼ ਕਰਨ, ਕੋਈ ਬਿਲਮ ਨਾ ਦੇਰੀ ਨਾ ਹੁਣ ਗ੍ਰਹਿਣ ਕਰਨ, ਦੇਰੀ ਨਾ ਢਿੱਲ ਮੱਠ ਨਾ ਕਰਨ। ਸਰਬਜ ਨਰ ਸਤਨਾਮ ਉਚਾਰੋ, ਇਹਨਾਂ ਨੂੰ ਕਹਿੰਦੇ ਵੇਦ ਨੀ ਪੜ੍ਹਨੇ ਆਉਂਦੇ, ਨੀ ਕਰਨੀ ਆਉਂਦੀ ਹੈ, ਸਾਰੇ ਜਿੰਨੇ ਲੋਕ ਸਤਨਾਮ ਵਾਹਿਗੁਰੂ ਜਪੀ ਚੱਲੋ। ਜਨਮ ਜਨਮ ਕੇ ਕਿਲ ਬਿਖਟਾਰ, ਹਾਂ ਬਈ ਜਨਮਾਂ ਜਨਮਾਂ ਦੇ ਜਿੰਨੇ ਵਜਰ ਪਾਪ ਕੀਤੇ ਹੋ ਤੁਸੀਂ ਆਪਣੇ ਟਾਲ ਲਓ, ਦੂਰ ਕਰ ਲਓ। ਛਪੈ ਛੰਦ ਸੁਨ ਰਜਾਏ ਤੇ ਸਮੈ, ਇਸ ਤਰ੍ਹਾਂ ਉਸ ਸਮੇਂ ਮਹਾਰਾਜ ਦੀ ਆਗਿਆ ਸੁਣ ਕੇ ਭਇਓ ਜੈਕਾਰ ਮੁਖਰ ਬਰ, ਆਪ ਆਪਣੇ ਸ੍ਰੇਸ਼ਠ ਮੁਖਾਂ ਤੋਂ ਜੈ ਜੈਕਾਰ ਦਾ ਆਵਾਜ਼ਾ ਹੋਇਆ। ਗਾਵਤ ਗੁਣ ਕਰ ਤਾਰ, ਸਾਰੇ ਪਰਮੇਸ਼ਰ ਦੇ ਗੁਣ ਗਾਉਣ ਲੱਗ ਪਏ ਹਨ। ਪ੍ਰੇਮ ਸੋ ਹਿਰਦੇ ਰਹੇ ਭਰ, ਸਾਰਿਆਂ ਦੇ ਹਿਰਦੇ ਪ੍ਰੇਮ ਨਾਲ ਭਰ ਰਹੇ ਹਨ। ਦਰਸ਼ਨ ਪਰਸਤ ਸਕਲ, ਸਾਰੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਪਰਸਤ ਕੀਏ ਕਰ ਰਹੇ। ਅਧਿਕ ਕਰੁਣਾ ਰਸ ਹੋਵੇ ਹੈ, ਸਾਰਿਆਂ ਦੇ ਹਿਰਨਾਂ ਦੇ ਵਿੱਚ ਕਰੁਣਾ ਰਸ ਹੋ ਰਿਹਾ, ਭਾਵ ਬੈਰਾਗ ਹੋਇਆ ਹੈ, ਅਥਰੂ ਆ ਰਹੇ ਹਨ। ਚਿੱਤਰ ਲਿਖੇ ਜੇ ਪੀਤ, ਇਸ ਤਰ੍ਹਾਂ ਕੰਧੇ ਉੱਪਰ ਕਹਿੰਦੇ ਚਿੱਤਰ ਲਿਖਿਆ, ਫੋਟੋ ਜਾਂ ਬਣਾਇਆ ਹੋਵੇ। ਭਾਉ ਧਰ ਠਾਂਡੇ ਜੋ ਵੈ, ਇਸ ਤਰ੍ਹਾਂ ਕਹਿੰਦੇ ਪ੍ਰੇਮ ਧਾਰ ਕੇ ਖੜਿਆ ਹੋ ਕੇ ਮਹਾਰਾਜ ਦੇ ਦਰਸ਼ਨ ਇੱਕ ਟੱਕ ਲਾ ਕੇ ਕਰੀ ਜਾਂਦੇ, ਤੱਕੀ ਜਾਂਦੇ ਹਨ। ਤਬ ਪੀਰ ਭਈ ਧਰਮਸਾਲ ਮਹਿ, ਕਵੀ ਜੀ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੱਚਖੰਡ ਗਮਨ ਕਰਨ ਸਮੇਂ ਧਰਮਸਾਲਾ ਵਿੱਚ ਬੜੀ ਭੀੜ ਹੋ ਗਈ ਹੈ। ਸ਼ਬਦ ਰਾਗ ਧੁਨ ਪੂਰਿਆ, ਸ਼ਬਦ ਬਾਣੀ ਜਿਹੜੇ ਰਾਗ ਵੀ ਸ਼ਬਦ ਹੈ ਉਹਨਾਂ ਦੀ ਜਿਹੜੀ ਧੁਨੀ ਹੈ ਪੂਰਨ ਹੋ ਗਈ ਹੈ। ਹਰ ਪਾਸੇ ਰਾਗਾਂ ਦੀ ਜਿਹੜੀ ਆਵਾਜ਼ ਹੈ ਭਰ ਰਹੀ ਹੈ। ਤਹਿ ਗਏ ਜੋ ਨਰ ਤੇ ਸਮੈ, ਹਾਂ ਕਵੀ ਜੀ ਕਹਿੰਦੇ ਉਸ ਮਹਾਰਾਜ ਦੇ ਜੋਤੀ ਸੱਚ ਗਮਨ ਕਰਨ ਸਮੇਂ ਜਿਹੜੇ ਉਹ ਪੁਰਸ਼ ਉੱਥੇ ਗਏ ਹੈ, ਪਿਖ ਦੁੱਖ ਕਰੇ ਸਭ ਦੂਰ, ਗੁਰੂ ਨਾਨਕ ਸਾਹਿਬ ਦੇ ਅੰਤਮ ਦਰਸ਼ਨ ਕਰਕੇ ਸਾਰੇ ਜਿੰਨੇ ਪਿਛਲੇ ਜਨਮਾਂ ਦੇ ਦੁੱਖ ਔਗੁਣ ਗੁਨਾਹ ਦੂਰ ਕਰ ਲਏ, ਬਖਸ਼ਾ ਲਏ ਹਨ। ਬਹੁਰ ਸੁਲੱਖਣੀ ਆਏ, ਇੰਨੇ ਨੂੰ ਕਹਿੰਦੇ ਫੇਰ ਜਿਹੜੀ ਸੁਲੱਖਣੀ ਪਤਨੀ ਆ ਗਈ ਹੈ। ਬੰਦ ਕਰ ਬੰਧਨ ਕੀ, ਸਭ ਤੋਂ ਪਹਿਲਾਂ ਹੱਥ ਜੋੜ ਕੇ ਇਸਨੇ ਪਤੀ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਮਨ ਅਧੀਨ ਹੋਇਆ ਦੀਨ, ਮਨ ਦੇ ਵਿੱਚ ਬਹੁਤ ਅਧੀਨਤਾ ਸਹਿਤ ਹੋ ਕੇ ਦੀਨਤਾ ਨਿਮਰਤਾ ਸਹਿਤ, ਦੀਨ ਪਰ ਦਰਸ਼ਨ ਦੀਨੀ, ਪਤੀ ਸਤਿਗੁਰਾਂ ਦੀਆਂ ਤਿੰਨ ਪਰਿਕਰਮਾ ਕੀਤੀਆਂ ਹਨ। ਲੋਚਨ ਤੇ ਜਲ ਜਾਤ, ਮੇਰੇ ਸਰਾਂ ਸੁਲੱਖਣੀ ਪਤਨੀ ਦੇ ਨੇਤਰਾਂ ਵਿੱਚੋਂ ਪਾਣੀ ਜਾ ਰਿਹਾ ਥਰੂ ਕਿਰ ਰਹੇ ਹਨ। ਬੈਠ ਗਈ ਤਬੀ ਸਮੀਪਾ, ਪਤੀ ਸਤਿਗੁਰਾਂ ਦੇ ਬਹੁਤ ਨੇੜੇ ਜੇ ਹੋ ਕੇ ਬੈਠ ਗਏ ਹਾਂ। ਮੁਰਝਾਨੀ ਕੋ ਦੇਖ, ਆਪਣੀ ਪਤਨੀ ਨੂੰ ਮੁਰਝਾਇਆ ਜਾ ਤੱਕ ਕੇ, ਭਨਿਓ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ। ਇੱਕ ਸਿੱਖ ਜਾਹੋ ਸ੍ਰੀ ਚੰਦ ਢਿੱਗ, ਮਹਾਰਾਜ ਕਹਿੰਦੇ ਇੱਕ ਸਿੱਖ ਤੁਹਾਡੇ ਕੋਲੋਂ ਚਲਾ ਜਾਏ ਸ੍ਰੀ ਚੰਦ ਦੇ ਕੋਲ। ਲਖਮੀ ਦਾਸ ਸੰਯੁਕਤ ਜਹਿ, ਜਿੱਥੇ ਉਹ ਲਖਮੀ ਦਾਸ ਆਪਣੇ ਛੋਟੇ ਭਰਾ ਦੇ ਸਹਿਤ ਬੈਠਾ ਹੋਇਆ ਸ੍ਰੀ ਚੰਦ, ਜਸਪਦ ਲਿਆਓ ਬੁਲਾਏ ਤੇ, ਉਹਨਾਂ ਨੂੰ ਵੀ ਛੇਤੀ ਦੇ ਕੇ ਹੁਣੇ ਇੱਥੇ ਬੁਲਾ ਕੇ ਲਿਆਓ ਸਾਡੇ ਕੋਲ। ਬਹੁਰ ਦਰਸ ਪਾਵੇ ਸੋ ਨਹਿ, ਕਿਉਂਕਿ ਉਹਨਾਂ ਨੂੰ ਕਹਿ ਦਿਓ ਵੀ ਫੇਰ ਦਰਸ਼ਨ ਨੀ ਉਹ ਸਾਡੇ ਪਾ ਸਕਣੇ, ਦਰਸ਼ਨ ਨੀ ਕਰ ਸਕਣਗੇ। ਦੋਹਰਾ ਸੁਣ ਸੇਵਕ ਗਮਨਿਓ ਤੁਰਤ, ਗੁਰੂ ਮਹਾਰਾਜ ਦਾ ਸੇਵ ਸੁਣ ਕੇ ਬੜੀ ਛੇਤੀ ਚੱਲਿਆ ਹੈ। ਜਾਏ ਕੀਨ ਅਰਦਾਸ, ਜਿੱਥੇ ਦੋਵੇਂ ਭਰਾ ਇਕੱਠੇ ਬੈਠੇ ਉੱਥੇ ਜਾ ਬੇਨਤੀ ਕੀਤੀ, ਤੁਮ ਹੈ ਬੁਲਾਵਤ ਸਤਿਗੁਰੂ, ਹੇ ਸ੍ਰੀ ਚੰਦ ਲਖਮੀ ਦਾਸ ਤੁਹਾਨੂੰ ਗੁਰੂ ਨਾਨਕ ਸਾਹਿਬ ਸਤਿਗੁਰੂ ਬੁਲਾ ਰਹੇ ਸਦ ਰਹੇ। ਉੱਠ ਚੱਲੀਏ ਤਿੰਨ ਪਾਸ, ਇੱਥੋਂ ਵੀ ਉੱਠ ਕੇ ਉਹਨਾਂ ਦੇ ਕੋਲ ਚੱਲੀਏ ਜੀ। ਸਮਾਂ ਸਮਾਵਨ ਕੋ ਅਬੈ, ਕਿਉਂਕਿ ਮਹਾਰਾਜ ਕਹਿੰਦੇ ਆ ਵੀ ਸਾਡੇ ਜੋਤੀ ਜੋਰ ਸਮਾਉਣ ਦਾ ਹੁਣ ਸਮਾਂ ਹੈ, ਮਿਲ ਲੀਜੈ ਤਿੰਨ ਸਾਥ। ਇਸ ਕਰਕੇ ਵੀ ਉਹਨਾਂ ਦੇ ਸਾਥ ਹੁਣ ਅਖੀਰ ਦਾ ਮੇਲ ਮਿਲਾਪ ਕਰੀਏ, ਮਿਲ ਲਈਏ। ਚਾਹੋ ਜੋ ਕੁਛ ਬੋਲੋ ਸੁਣ, ਜੋ ਚਾਹੁੰਦੇ ਹਾਂ ਕੁਛ ਉਹਨਾਂ ਨਾਲ ਬਚਨ ਬੋਲ ਲਓ ਤੇ ਸੁਣ ਵੀ ਲਓ ਉਹਨਾਂ ਨਾਲ, ਧਰੋ ਚਰਨ ਪਰ ਮਾਥ। ਇਸ ਕਰਕੇ ਦੋਵੇਂ ਭਰਾ ਜਾ ਕੇ ਆਪਣੇ ਪਿਤਾ ਸਤਿਗੁਰੂ ਦੇ ਚਰਨਾਂ ਤੇ ਮੱਥਾ ਮਸਤਕ ਰੱਖੋ। ਦੋਹਰਾ ਬਦਨ ਬੇਸਕੈ ਬਚ ਕਹੇ। ਦੋਹਾਂ ਭਰਾਵਾਂ ਨੇ ਕਹਿੰਦੇ ਥੋੜਾ ਜਿਹਾ ਹੱਸਦਿਆਂ ਹੱਸਦਿਆਂ ਜਾਂ ਮੁਸਕਰਾਉਂਦਿਆਂ ਜਾਂ ਬਚਨ ਕਹੇ। ਦਿਵਸ ਸਪਤਮੀ ਜੈਸ ਲੱਗੇ ਵੀ ਜਿਵੇਂ ਸਤਵੀਂ ਦਸਵੀਂ ਨੂੰ ਸੱਚਖੰਡ ਗਮਨ ਕਰ ਗਏ ਸੀ ਨਾ। ਹਮ ਹੈ ਬੁਲਾਵਤ ਹੈ ਅਬੈ, ਵੀ ਕਹਿੰਦੇ ਸਾਨੂੰ ਉਸੇ ਤਰ੍ਹਾਂ ਸੱਦ ਲਏ। ਅੱਜ ਸਮਾਵੈ ਤੈਸ, ਇਸ ਤਰ੍ਹਾਂ ਸਤਵੀਂ ਵਾਲੇ ਦਿਨ ਸਰੀਰ ਛੱਡ ਗਏ, ਉਹ ਜਾ ਕਹਿੰਦੇ ਅੱਜ ਛੱਡ ਜਾਣਗੇ। ਸੋਰਠਾ ਨਹਿ ਆਏ ਤਿਹ ਕਾਲ, ਗੱਲ ਕੀ ਇਸ ਤਰ੍ਹਾਂ ਕਹਿੰਦੇ ਮਖੌਲ ਜਾ ਕਰਕੇ ਮਹਾਰਾਜ ਦੇ ਕੋਲ ਹੀ ਨਹੀਂ ਆਏ। ਜਾਨਹਿ ਮਾਨਵ ਆਨ ਜਿਉ, ਆਮ ਆਮ ਕੋਈ ਹੁੰਦੇ ਮਨੁੱਖ ਜੇ ਉਹਨਾਂ ਦੇ ਸਮਾਨ ਹੀ ਆਪਣੇ ਪਿਤਾ ਸਤਿਗੁਰੂ ਨੂੰ ਇਹ ਜਾਣ ਰਹੇ ਦੋਵੇਂ ਹੀ। ਇੱਕ ਓਂਕਾਰ ਕਿਰਪਾਲ, ਇਹ ਨੀ ਇਹਨਾਂ ਨੇ ਜਾਣਿਆ ਵੀ ਇੱਕ ਓਂਕਾਰ ਜੋ ਕਿਰਪਾਲੂ ਹੈ। ਰੂਪ ਧਰਿਓ ਨਹਿ ਜਾਨ, ਉਸੇ ਨੇ ਗੁਰੂ ਨਾਨਕ ਦਾ ਰੂਪ ਧਾਰਨ ਤਰਿਆ, ਇਹ ਨੀ ਸਮਝ ਰਹੇ। ਦੋਹਰਾ ਸੁਣ ਕੇ ਤਿੰਨ ਕੇ ਬਚਨ ਕੋ, ਦੋਵੇਂ ਭਰਾਵਾਂ ਦੇ ਬਚਨਾਂ ਨੂੰ ਉਸ ਸੇਵਕ ਨੇ ਸੁਣਿਆ ਹੈ। ਸਿੱਖ ਆਇਓ ਗੁਰ ਪਾਸ, ਜਿਹੜਾ ਸਿੱਖ ਸੇਵ ਗੁਰੂ ਮਹਾਰਾਜ ਦੇ ਪਾਸ ਚਲੇ ਆਇਆ ਹੈ। ਜਿਹ ਬਿਦ ਤਿੰਨ ਉੱਤਰ ਦਇਓ, ਇਸ ਤਰ੍ਹਾਂ ਉਹਨਾਂ ਨੇ ਮਖੌਲ ਜਾ ਕਰਕੇ ਜਵਾਬ ਦਿੱਤਾ ਸੀ ਵੀ ਉਹ ਤਾਂ ਕਹਿੰਦੇ ਮਹਾਰਾਜ ਮੈਂ ਸੱਤਵੀਂ ਨੂੰ ਸਰੀਰ ਛੱਡ ਗਏ, ਉਸੇ ਤਰ੍ਹਾਂ ਅੱਜ ਛੱਡਣਾ ਹੋਊ ਤੁਸੀਂ। ਕਰਤ ਭਇਓ ਅਰਦਾਸ, ਉਸੇ ਤਰ੍ਹਾਂ ਉਹਨੇ ਬੇਨਤੀ ਕਰਤੀ ਕਿ ਮਹਾਰਾਜ ਤਾਂ ਇਉਂ ਕਹਿੰਦੇ। ਸ੍ਰੀ ਗੁਰੂ ਸੁਨ ਤੂਸ਼ਨ ਰਹੇ, ਗੁਰੂ ਮਹਾਰਾਜ ਨੇ ਸੁਣ ਲਿਆ ਵੀ ਇੱਥੇ ਮਾਇਆ ਨੇ ਪਰਦਾ ਪਾਇਆ ਹੋਇਆ, ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਕੌਣ ਹੈ, ਤੇ ਸੁਣ ਕੇ ਚੁੱਪ ਚਾਪ ਹੀ ਰਹੇ ਹਨ। ਬੈਠੇ ਸਭਾ ਮਜਾਰ, ਇਉਂ ਗੁਰੂ ਮਹਾਰਾਜ ਸਾਰੀ ਸਭਾ ਦੇ ਵਿੱਚ ਮੌਜਨਾ ਬੈਠੇ ਹਨ। ਵੇਦ ਸ਼ਬਦ ਧੁਨ ਹੋਇ ਰਹੀ, ਇਸੇ ਤਰ੍ਹਾਂ ਵੇਦਾਂ ਦੀ ਵੀ ਧੁਨੀ ਹੋ ਰਹੀ ਹੈ, ਬਾਣੀ ਦੇ ਸ਼ਬਦਾਂ ਦੀ ਵੀ ਧੁਨੀ ਹੋ ਰਹੀ ਹੈ, ਜਾਂ ਜਿਹੜੇ ਵੇਦ ਨੂੰ ਗਿਆਨ ਦਾ ਹੁੰਦਾ, ਜਿਹੜੇ ਸ਼ਬਦ ਗਿਆਨ ਬਖਸ਼ਣ ਵਾਲੇ ਉਹਨਾਂ ਦੀ ਆਵਾਜ਼ ਹੋ ਰਹੀ ਹੈ। ਸ਼ਬਦ ਨਾਲ ਬ੍ਰਹਮ ਦਾ ਹੁੰਦਾ ਹੈ, ਜਿਹੜਾ ਸ਼ਬਦ ਬ੍ਰਹਮ ਹੈ ਉਹਦੀ ਬੇਦਕੀ ਗਿਆਨ ਦੇਣ ਵਾਲੀ, ਬ੍ਰਹਮ ਦੇ ਗਿਆਨ ਦੇਣ ਵਾਲੀ ਧੁਨੀ ਹੋ ਰਹੀ, ਆਵਾਜ਼ ਹੋ ਰਹੀ ਹੈ। ਦਰਸਹ ਲੋਕ ਹਜ਼ਾਰ, ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਨਾਨਕ ਸਾਹਿਬ ਦੇ ਮਾਈ ਭਾਈ ਅੰਤੋਂ ਦਰਸ਼ਨ ਕਰ ਰਹੇ ਹੈ। ਇਸੇ ਤਰ੍ਹਾਂ ਕੋਈ ਵਾਹਿਗੁਰੂ ਜਪ ਰਿਹਾ ਹੈ, ਕੋਈ ਬਾਣੀ ਦੀ ਆਵਾਜ਼ ਕਰ ਰਿਹਾ ਹੈ, ਕੋਈ ਇਸ ਤਰ੍ਹਾਂ ਗਿਆਨ ਵੀ ਧੁਨ ਕੱਢ ਰਿਹਾ ਹੈ, ਕੋਈ ਬੇਧੁਨੀ ਕਰ ਰਿਹਾ। ਇਸ ਤਰ੍ਹਾਂ ਸਭ ਆਪੋ ਆਪਣੇ ਮਹਾਰਾਜ ਦੇ ਦਰਸ਼ਨ ਕਰਦੇ ਹੋਏ ਜਾਪ ਕਰਨ ਵਿੱਚ ਜੁੜੇ ਹੋਏ ਹੈ ਅਤੇ ਵਿਰਾਗ ਵਿੱਚ ਸਜ ਰਹੇ ਹੈ। ਇਹ ਪ੍ਰਸੰਗ ਇੱਥੇ ਸਮਾਪਤ ਹੋਇਆ। ਇਸ ਤੋਂ ਅੱਗੇ ਜਿਵੇਂ ਗੁਰੂ ਮਹਾਰਾਜ ਜੀ ਨੇ ਕੋਈ ਆਪਣੇ ਮੁਖਾਰ ਤੋਂ ਬਚਨ ਬਿਲਾਸ ਕਰਕੇ ਫਿਰ ਆਪ ਜੀ ਉਹ ਅਲੋਪ ਹੀ ਹੋ ਗਏ ਸਨ, ਗੁਪਤ ਹੀ ਹੋ ਗਏ ਸਨ। ਜਿਸ ਤਰ੍ਹਾਂ ਇਹ ਪ੍ਰਸੰਗ ਆਏਗਾ ਜੋਤੀ ਜੋਤ ਸਮਾਉਣ ਦਾ, ਉਹ ਅਪਰਣ ਵੇਖੇ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਅੱਜ ਸਮਾਂ ਹੋਇਆ, ਇੱਥੇ ਸਮਾਪਤੀ ਹੈ ਜੀ। ਸ੍ਰੀ ਗੁਰ ਸੁਨ ਤੂਸ਼ਨ ਰਹੇ, ਬੈਠੇ ਸਭਾ ਮਜਾਰ, ਵੇਦ ਸ਼ਬਦ ਧੁਨ ਹੋਇ ਰਹੀ, ਦਰਸਹ ਲੋਕ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਵਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਠੇਕ, ਹੇ ਗੋਵਿੰਦ, ਹੇ ਗੁਣ ਨਿਦਾਨ, ਜਾਂ ਕੇ ਸਦਾ ਵਿਵੇਕ,